ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ ਹਰੀ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਸਭ ਬਿਦ ਲਖ ਕੈ ਬਾਤ ਅਸੰਭਾ ਮਾਨ ਰਹਿਓ ਮਨ ਪੀਰ ਅਚੰਬਾ ਹਿਰਦੈ ਵਿਚਾਰ ਕੀਨ ਚਿਰ ਤਾਏ ਸਭ ਪੀਰਨ ਮਹਿ ਮੋਰ ਬਡਾਈ ਅਜਮਤ ਮਾਹੀ ਮੋਹਿ ਸਮਾਨਾ ਜਗਤ ਬਿਖੇ ਕੋ ਪਿਖੋ ਨ ਆਨਾ ਹਿਰਦੈ ਵਿਚਾਰ ਸਭ ਬਿਦ ਲਖ ਕੈ ਬਾਤ ਅਸੰਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇੜੇ ਤੋਂ ਮਹਾਨ ਹੀ ਮਹਾਨ ਦੀਵਾਨ ਸਜ ਰਿਹਾ ਹੈ ਚਵਰ ਸ਼ਤਰ ਤੱਕ ਦੇ ਮਾਲਕ ਪ੍ਰਤੱਖ ਸਤਿਗੁਰੂ ਜੀ ਪ੍ਰਕਾਸ਼ ਸੇਵਾ ਹੋਈ ਹੈ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਰਾਹੀਂ ਉਚਾਰਨ ਕੀਤੀ ਹੋਈ ਜਾਂ ਬਾਣੀ ਦਾ ਜਾਪ ਪਾਠ ਹੋਇਆ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਕਾਫੀ ਸਮੇਂ ਤੋਂ ਵਰਤੋਂ ਹੀ ਲੜੀਵਾਰ ਰੂਪ ਵਿੱਚ ਹੀ ਪ੍ਰਾਰੰਭ ਹੋਇਆ ਹੋਇਆ ਹੈ ਆਪਾਂ ਸੰਗਤ ਰੂਪ ਜੁੜ ਕੇ ਰਲ ਮਿਲ ਕੇ ਸਰਵਣ ਕਰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਬਗਤਾਰ ਸ਼ਹਿਰ ਵਿਖੇ ਗਏ ਬਾਹਰ ਬਾਹਰ ਦੋ ਕੁ ਉਪਰੀ ਆਪ ਜੀ ਨੇ ਡੇਰਾ ਕਰ ਲਿਆ ਸੀ ਨਦੀ ਦੇ ਪਾਣੀ ਦੇ ਕਿਨਾਰੇ ਹੀ ਇੱਥੇ ਦਸਤਗੀਰ ਦਾ ਜਿਹੜਾ ਪੀਰ ਦਾ ਚੇਲਾ ਹੈ ਉਹ ਇਸ਼ਨਾਨ ਆਦਿ ਦੀ ਕਿਰਿਆ ਕਰਨ ਵਾਸਤੇ ਸਵੇਰੇ ਆਇਆ ਹੈ ਅਤੇ ਗੁਰੂ ਮਹਾਰਾਜ ਜੀ ਜਪ ਬਾਣੀ ਦਾ ਜਾਪ ਕਰ ਰਹੇ ਸਨ ਇਹ ਸੁਣ ਲੱਗ ਪਿਆ ਜਦੋਂ ਪਾਤਾਲ ਆਗਾਸਾ ਆਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਣ ਇੱਕ ਵਾਰ ਇਹ ਤੁਕਾਂ ਪੜ੍ਹੀਆਂ ਹਨ ਇਹ ਮਨ ਦੇ ਵਿੱਚ ਹੀ ਬਹੁਤ ਹੈਰਾਨ ਜਿਹਾ ਹੋਇਆ ਵੀ ਕੁਰਾਨ ਦੇ ਵਿੱਚ ਵੀ 14 ਤਬਕ ਲਿਖੇ ਸੱਤ ਹੇਠਲੇ ਲੋਕ ਹਨ, ਸੱਤ ਉੱਪਰ ਹਨ, ਸੱਤ ਪਤਾਲ ਹੈ, ਸੱਤ ਆਕਾਸ਼ ਹੈ। ਸਾਡੇ ਜਿਹੜੇ ਦਸਗੀਰ ਪੀਰ ਉਹ ਵੀ ਕਹਿੰਦੇ 14 ਲੋਕ ਹੀ ਹੈ, ਸੱਤ ਉੱਪਰਲੇ ਹੈ, ਸੱਤ ਹੇਠਲੇ ਹੈ। ਇਹ ਲੱਖਾਂ ਪਤਾਲ ਲੱਖਾਂ ਆਕਾਸ਼ ਕਹੀ ਜਾਂਦੇ, ਕਿੱਡਾ ਵੱਡਾ ਗੱਪ ਵੱਢੀ ਜਾਂਦੇ, ਝੂਠ ਬੋਲੀ ਜਾਂਦੇ। ਫਿਰ ਰਹਿ ਨਾ ਸਕਿਆ, ਮਹਾਰਾਜ ਕੋਲ ਜਾ ਬੈਠਾ, ਕਹਿਣ ਲੱਗਿਆ ਜੀ ਇਹ ਤੁਸੀਂ ਗੱਲ ਉਲਟ ਪੁੱਟ ਜੀ ਕੀ ਕਰ ਰਹੇ ਹੋ? ਸਾਡੇ ਪੀਰ ਵੀ ਕਹਿੰਦੇ 14 ਤਬਕਾ ਹੈ, ਕੁਰਾਨ ਮਜੀਦ ਵੀ 14 ਤਬ ਕਹਿੰਦਾ, ਤੁਸੀਂ ਕਹਿੰਦੇ ਲੱਖਾਂ ਪਤਾਲ ਲੱਖਾਂ ਆਕਾਸ਼। ਮਹਾਰਾਜ ਕਹਿੰਦੇ ਵੀ ਜਿੰਨਾ ਕੁ ਪਰਮੇਸ਼ਰ ਨੇ ਕਿਸੇ ਨੂੰ ਜਿਣਾਇਆ ਉਹਨੇ ਉਹਨੇ ਬਿਆਨ ਕਰਨਾ ਹੈ। ਉਹਨੂੰ 14 ਤਬਕ ਦੀ ਤੁਹਾਡੇ ਮੁਹੰਮਦ ਨੂੰ ਉਹਨੇ ਸੋਝੀ ਦਿੱਤੀ, ਉਹਨੇ 14 ਕਹਿ ਦਿੱਤੇ, ਸਾਨੂੰ ਵੀ ਲੱਖਾਂ ਆਕਾਸ਼ ਲੱਖਾਂ ਪਤਾਲ ਦੀ ਸੋਝੀ ਬਖਸ਼ੀ, ਅਸੀਂ ਲੱਖਾਂ ਪਤਾਲ ਲੱਖਾਂ ਆਕਾਸ਼ ਕਹਿ ਦਿੱਤਾ। ਇਸ ਕਰਕੇ ਅਸੀਂ ਯਥਾਰਥ ਕਿਹਾ ਹੈ, ਕੋਈ ਝੂਠ ਮੂਠ ਨਹੀਂ ਬੋਲਿਆ ਹੈ, ਪਰ ਫਿਰ ਵੀ ਇਹਨੇ ਸੱਚ ਨਹੀਂ ਮੰਨਿਆ। ਦੂਜਾ ਮਹਾਰਾਜ ਜਦੋਂ ਰਬਾਬ ਵਜਾ ਕੇ ਕੀਰਤਨ ਕਰਨ ਲੱਗੇ ਵੇ ਮਰਦਾਨਾ, ਫਿਰ ਤਾਂ ਦੂਜਾ ਤਾਂ ਔਖਾ ਕਰ ਵੀ ਸਾਡੇ ਪੀਰ ਦੇ ਨੇ ਤਾਂ ਕੀਰਤਨ ਕਰਨਾ ਰਾਗ ਵਿੱਚ ਬੰਦ ਕੀਤਾ ਹੋਇਆ, ਅਤੇ ਇਹਨਾਂ ਨੇ ਦੋਵੇਂ ਗੱਲਾਂ ਇਹ ਗਲਤ ਕੀਤੀਆਂ। ਗੁੱਸੇ ਵਿੱਚ ਭਰਿਆ ਦਸਤਗੀਰ ਕੋਲ ਚਲਿਆ ਗਿਆ, ਦੱਸਿਆ ਉਹ ਗੁੱਸੇ ਵਿੱਚ ਕਹਿੰਦਾ ਸਾਰੇ ਸ਼ਹਿਰ ਵਿੱਚ ਆਗਿਆ ਕਰ ਦਿਓ, ਬੱਚਾ ਬੁੱਢਾ ਜਵਾਨ ਇੱਕ ਇੱਕ ਬੱਟਾ ਲੈ ਕੇ ਪੱਥਰ ਲੈ ਕੇ ਉਹਨਾਂ ਨੂੰ ਮਾਰ ਦੇਵੇ, ਪੱਥਰਾਂ ਦੀ ਮਾਰ ਕਰੋ, ਖਤਮ ਕਰ ਦਿਓ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦਾ ਕੋਈ ਇਹ ਕੰਮ ਨਾ ਕਰੇ, ਨਾ ਤਾਂ ਕੀਰਤਨ ਕਰੇ ਰਾਗ ਵਿੱਚ, ਅਤੇ ਨਾ ਇਹੋ ਜਿਹੇ ਗੱਪ ਵੱਡੇ ਪਤਾਲਾਂ ਲੱਖਾਂ ਪਤਾਲ ਲੱਖਾਂ ਆਕਾਸ਼ ਹੈ। ਪਰ ਜਦੋਂ ਇਹ ਗਏ ਹਨ ਬਗਦਾਦ ਸ਼ਹਿਰ ਦੇ ਲੋਕ ਵੱਡੇ ਪੱਥਰ ਚੁੱਕ ਕੇ, ਅਤੇ ਮਹਾਰਾਜ ਨੇ ਰੌਲਾ ਗੋਲਾ ਜਿਹਾ ਸੁਣਿਆ ਜਿਵੇਂ ਉੱਚੀ ਬਾਂਗ ਕੋਈ ਦਿੰਦੇ ਹੁੰਦੇ, ਇਸ ਤਰ੍ਹਾਂ ਫਿਰ ਆਪ ਜੀ ਉੱਚੀ ਉੱਚੀ ਬੋਲੇ ਨੇ, ਉਹ ਸਤਿ ਸ੍ਰੀ ਅਕਾਲ, ਗੁਰਬਰ ਅਕਾਲ, ਕਰ ਕਰ ਪ੍ਰਣਾਮ, ਚਿਤਚਰਨ ਨਾਮ, ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ ਲਿਖਿਆ ਹੈ। ਅਤੇ ਉਹ ਇਸ ਤਰ੍ਹਾਂ ਦੇ ਜਦੋਂ ਬਚਨ ਕਹੇ ਹੈ, ਸਾਰੀਆਂ ਬਾਹਾਂ ਜੀਆਂ ਰੁਕ ਗਈਆਂ ਅਤੇ ਖੜੀਆਂ ਰਹਿ ਗਈਆਂ, ਪਹਿਲਾਂ ਬੇਹੋਸ਼ ਹੋ ਗਏ ਹਨ, ਫਿਰ ਬਾਹਾਂ ਖੜ ਗਈਆਂ। ਫਿਰ ਪੀਰ ਨੇ ਆਪਣੀ ਸ਼ਕਤੀ ਜੀ ਲਾਈ ਹੈ, ਪਰ ਕੋਈ ਸ਼ਕਤੀ ਇਹਦੀ ਚੱਲੀ ਚੱਲੀ ਨਹੀਂ ਹੈ, ਅਚਰਜਾ ਹੋ ਗਿਆ ਹੈ। ਫਿਰ ਗੁਰੂ ਮਹਾਰਾਜ ਦੇ ਕੋਲ ਚਰਚਾ ਕਰਨ ਵਾਸਤੇ ਆ, ਕਹਿੰਦੇ ਜੀ ਤੁਸੀਂ ਨਾ ਵੇਦਾਂ ਵਿੱਚ ਨਾ ਕਿਤਾਬਾਂ ਵਿੱਚ ਜਿਹੜੀ ਗੱਲ ਨਹੀਂ ਲਿਖੀ ਉਹ ਤੁਸੀਂ ਉਦੋਂ ਉਲਟ ਪੁਲਟ ਕੀਤੀ ਹੈ, ਲੱਖਾਂ ਪਤਾਲ ਲੱਖਾਂ ਆਕਾਸ਼ ਹੈਗੇ? ਮਹਾਰਾਜ ਕਹਿੰਦੇ ਹੈਗੇ ਹੈ, ਦੇਖਣਾ ਚਾਹੁੰਦਾ ਦਿਖਾ ਵੀ ਦਿੰਦੇ। ਕਹਿਣ ਲੱਗਾ ਜੀ ਮੈਂ ਤੁਹਾਨੂੰ ਬਜ਼ੁਰਗ ਹੋ ਗਿਆ, ਮੇਰਾ ਪੁੱਤਰ ਚੇਲਾ, ਇਹਨੂੰ ਨਾਲ ਲੈ ਜਾਓ, ਦਿਖਾ ਦਿਓ, ਇੱਥੋਂ ਮੈਂ ਸੁਣ ਲਵਾਂ, ਫਿਰ ਮੰਨ ਲਵਾਂ ਵੀ ਹਾਂ ਲੱਖਾਂ ਪਤਾਲ ਹੈ। ਇਹਦੇ ਚੇਲੇ ਨੂੰ ਨਾਲ ਲੈ ਗਿਆ, ਲੱਖਾਂ ਪਤਾਲ ਲੱਖਾਂ ਆਕਾਸ਼ ਦਿਖਾਏ, ਅੰਬ ਹਾਰ ਗਿਆ ਹੈ। ਕਹਿਣ ਲੱਗਾ ਜੀ ਹੁਣ ਪਿੱਛੇ ਵਾਪਸ ਚੱਲੋ। ਮਹਾਰਾਜ ਕਹਿੰਦੇ ਤੇਰੇ ਪੀਰ ਨੂੰ ਕਿਵੇਂ ਯਕੀਨ ਆਵੇ, ਇੱਥੇ ਸੰਗਤ ਹੋ ਰਹੀ ਹੈ, ਕੜਾ ਪ੍ਰਸ਼ਾਦੀਆਂ ਦੇਗਾਂ ਵਰਤ ਰਹੇ ਹੈ, ਥੋੜ੍ਹਾ ਥੋੜ੍ਹਾ ਕਿੜਕਾ ਕਿੜਕਾ ਜਾਂਦਾ ਜਾਂਦਾ ਲੈ ਲੈ, ਇਸ ਤਰ੍ਹਾਂ ਇਹ ਕੜਾ ਪ੍ਰਸ਼ਾਦਾ ਥੋੜ੍ਹਾ ਥੋੜ੍ਹਾ ਕਣਕਾ ਲਿਜਾਂਦਾ ਲਿਜਾਂਦਾ ਉਹ ਠੂਠਾ ਜਦੋਂ ਪੂਰਾ ਭਰ ਗਿਆ ਹੈ, ਉਸ ਵੇਲੇ ਫਿਰ ਆਪਣੇ ਪੀਰ ਕੋਲ ਆ ਪਹੁੰਚਿਆ ਬਗਦਾਦ ਵਿੱਚ, ਆ ਕੇ ਸਾਰੀ ਗੱਲ ਦੱਸਦੀ ਵੀ ਇਹ ਤਾਂ ਆਪ ਹੀ ਖੁਦਾ ਹੈ, ਇਹ ਜੋ ਇਹਨਾਂ ਨੇ ਕਿਹਾ ਸੀ ਯਥਾਰਥ ਹੈ, ਲੱਖਾਂ ਪਤਾਲ ਲੱਖਾਂ ਆਕਾਸ਼ ਹੈਗੇ, ਤਾਂ ਮੈਂ ਹੀ ਬੇਨਤੀ ਕਰਕੇ ਇਹਨਾਂ ਨੂੰ ਵਾਪਸ ਲਾਇਆ, ਨਹੀਂ ਤਾਂ ਕਹਿੰਦੇ ਸੀ ਹੋਰ ਬੇਅੰਤ ਰਹਿ ਗਏ ਹੈ, ਅਜੇ ਕੋਈ ਉੜਕੰਤ ਨਹੀਂ। ਇਸ ਤਰ੍ਹਾਂ ਜਦੋਂ ਇਹ ਪੀਰ ਦੇ ਸੇਵਕ ਨੇ ਪੁੱਤਰ ਚੇਲੇ ਨੇ ਆ ਕੇ ਸਾਰੀ ਗੱਲਬਾਤ ਆਖ ਦਿੱਤੀ ਹੈ, ਇਹ ਬੜਾ ਅਚਰਜਾ ਹੋਇਆ ਹੈ। ਜਿਵੇਂ ਇਸ ਅਚਰਜਾ ਹੋਇਆ ਆਪਣੇ ਮਨ ਵਿੱਚ ਹੀ ਖਿਆਲ ਕਰ ਰਿਹਾ ਹੈ ਵੀ ਇਹ ਜਿਹੜੇ ਦਰਵੇਸ਼ ਹੈ ਕਿਤੇ ਮੇਰੇ ਤੋਂ ਮਹਾਨ ਹੈ। ਉਂਝ ਤਾਂ ਸਾਰੇ ਪੀਰਾਂ ਫਕੀਰਾਂ ਵਿੱਚੋਂ ਪਹਿਲਾਂ ਮੈਂ ਹੀ ਮਹਾਨ ਸੀ, ਪਰ ਇਹਨਾਂ ਦੇ ਅੱਗੇ ਤਾਂ ਮੇਰਾ ਕੁਝ ਵੀ ਵੱਟੀ ਦਾ ਨਹੀਂ ਹੈ, ਮੈਂ ਇਹਨਾਂ ਦੇ ਅੱਗੇ ਤਾਂ ਕੁਛ ਵੀ ਨਹੀਂ ਹਾਂ। ਜਿਸ ਤਰ੍ਹਾਂ ਇਹ ਦਸਤਗੀਰ ਨੇ ਆਪਣੇ ਮਨ ਵਿੱਚ ਹੀ ਵਿਚਾਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਫੜ ਲਏ ਸੀ, ਚਰਨ ਉੱਤੇ ਢਹਿ ਪਿਆ ਸੀ, ਉਹ ਪ੍ਰਸੰਗ ਬਾਕੀ ਰਹਿੰਦਾ ਆ ਰਿਹਾ। ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸਭ ਬਿਦ ਲੱਖ ਕੈ ਬਾਤ ਅਸੰਭਾ, ਦਸਤਗੀਰ ਪੀਰ ਹੈ ਇਸਨੇ ਸਾਰੀ ਗੱਲਬਾਤ ਅਸੰਭਵ ਜੀ ਵੀ ਨਹੀਂ ਹੋ ਸਕਦੀ ਹੈ, ਨਹੀਂ ਬਣ ਸਕਦੀ ਹੈ। ਉਹ ਜਾਣਨਾ ਕੀਤੀ ਹੈ ਜਾਣ ਕੇ, ਮਨ ਰਹਿਓ ਮਨ ਪੀਰ ਅਚੰਭਾ, ਦਸਗੀਰ ਪੀਰ ਮਨ ਦੇ ਵਿੱਚ ਅਚੰਭਾ ਹੀ ਮੰਨੇ, ਰਾਨੀ ਹੀ ਮਨ ਰਿਹਾ। ਹਿਰਦੈ ਵਿਚਾਰ ਕੀਨ ਚਿਰ ਤਾਈ, ਦਸਗੀਰ ਪੀਰ ਨੇ ਬਹੁਤ ਸਮੇਂ ਤੱਕ ਬੈਠਿਆ ਇਸ ਤਰ੍ਹਾਂ ਸੋਚ ਵਿਚਾਰ ਕੀਤੀ ਆਪਣੇ ਹਿਰਦੇ ਵਿੱਚ। ਸਭ ਪੀਰਨ ਮਹਿਮੂਰ ਵਡਾਈ, ਦੇਖੋ ਬਗਦਾਦ ਸ਼ਹਿਰ ਦੇ ਵਿੱਚ ਇਰਦ ਗਿਰਦ ਇਲਾਕੇ ਜਿੰਨੇ ਵੱਡੇ ਵੱਡੇ ਪੀਰ ਰਹਿੰਦੇ ਹੈ ਸਾਰਿਆਂ ਵਿੱਚ ਮੇਰੀ ਵੱਡ ਵਡਿਆਈ ਹੈ, ਸਾਰੇ ਸਭ ਮੈਨੂੰ ਵੱਡਾ ਪੀਰ ਜਾਣਦੇ ਹਨ। ਅਜਮਤ ਮਾਹੀ ਮੋਹਿ ਸਮਾਨਾ, ਜਿਹੜੀ ਕਰਾਮਾਤ ਇਹਦੇ ਵਿੱਚ ਮੇਰੇ ਬਰਾਬਰ ਦਾ, ਜਗਤ ਵਿਖੇ ਕੋ ਪਿਖੋ ਨ ਆਨਾ, ਸੰਸਾਰ ਦੇ ਵਿੱਚ ਕੋਈ ਮੈਂ ਆਪਣੇ ਵਰਗਾ ਮਹਾਨ ਸ਼ਕਤੀ ਵਾਲਾ ਨਹੀਂ ਵੇਖ ਰਿਹਾ, ਮੈਂ ਸਾਰਿਆਂ ਪੀਰਾਂ ਫਕੀਰਾਂ ਵਿੱਚੋਂ ਜ਼ਿਆਦਾ ਕਰਾਮਾਤੀ ਜ਼ਿਆਦਾ ਤਾਕਤ ਵਾਲਾ ਹਾਂ। ਸਭ ਹੀ ਆਨ ਮਾਨ ਹੈ ਮੋਰੀ, ਇਸੇ ਕਰਕੇ ਜਿੰਨੇ ਬੜੇ ਬੜੇ ਪੀਰ ਫਕੀਰ ਹੈ ਸਭ ਮੇਰੀ ਕਨੌੜ ਮੰਨਦੇ ਈਨ ਮੰਨਦੇ ਹਨ, ਆ ਸਾਰੇ ਮੇਰੇ ਅੱਗੇ ਹੱਥ ਜੋੜਦੇ ਹਨ। ਦੇਸ਼ ਨਿਵਾਏ ਪੱਗ ਕਰ ਜੋਰੀ, ਦੇਖ ਲਓ ਮੈਂ ਆਪਣੀ ਤਾਕਤ ਨਾਲ ਸਾਰੇ ਇਲਾਕੇ ਨੂੰ ਚਰਨਾਂ ਤੇ ਪਾ ਲਿਆ, ਸਭ ਮੇਰੇ ਅੱਗੇ ਹੱਥ ਜੋੜਦੇ। ਮਮ ਅਜਮਤ ਲੇਸ਼ਨ ਇਸ ਆ ਗਏ, ਵਿੱਚ ਵਿਚਾਰਦਾ ਵੀ ਇਹ ਜਿਹੜੇ ਗੁਰੂ ਨਾਨਕ ਸਾਹਿਬ ਹੈ ਇਹਨਾਂ ਦੇ ਅੱਗੇ ਤਾਂ ਮੇਰੀ ਜਿਹੜੀ ਸ਼ਕਤੀ ਹੈ ਜਿਵੇਂ ਕੋਈ ਰੱਤੀ ਕੁ ਹੁੰਦੀ ਹੈ ਨਾ, ਜਿਵੇਂ ਭੋਰਾ ਕੁ ਹੁੰਦੀ ਹੈ ਵੀ ਲੱਗਦੀ ਹੈ। ਮੇਰੇ ਨਿਕਟ ਜਾਂ ਰੰਚਕ ਲਾਗੇ, ਜਿਵੇਂ ਸਮੇਰ ਪਰਬਤ ਹੋਵੇ ਉਹਦੇ ਅੱਗੇ ਗੁਰੂ ਰੇਤੇ ਦਾ ਕਿਣਕਾ ਹੋਵੇ, ਵੀ ਇਸ ਤਰ੍ਹਾਂ ਰੇਤੇ ਦੇ ਕਿਣਕੇ ਜਿੰਨੀ ਮੇਰੀ ਸ਼ਕਤੀ ਲੱਗੀ ਹੈ ਤਾਂ ਸਮੇਰ ਪਰਬਤ ਵਰਗੇ ਮਹਾਨ ਤਖਤਾਂ ਦੇ ਮਾਲਕ ਹੈ। ਇਹ ਤੋਂ ਮਾਨੁਖ ਤਨ ਨਹਿ ਹੋਈ, ਮਨ ਵਿੱਚ ਹੀ ਕਹਿੰਦਾ ਇਹ ਵੀ ਜਿਹੜੇ ਗੁਰੂ ਨਾਨਕ ਸਾਹਿਬ ਇਹ ਮਨੁੱਖ ਸਰੀਰ ਵਿੱਚ ਹੈ ਨਹੀਂ, ਇਹ ਮਨੁੱਖ ਸਰੀਰ ਵਿੱਚ ਤਾਂ ਇੰਨੀ ਤਾਕਤ ਹੋ ਨਹੀਂ ਸਕਦੀ। ਆਹ ਖੁਦਾਏ ਧਰਿਓ ਤਨ ਸੋਈ, ਐਵੇਂ ਲੱਗਦਾ ਵੀ ਜਿਹੜਾ ਖੁਦਾ ਉਸੇ ਨੇ ਗੁਰੂ ਨਾਨਕ ਸਾਹਿਬ ਦਾ ਸਰੀਰ ਧਾਰਨ ਲਿਆ ਕਰ ਲਿਆ ਹੋਇਆ ਹੈ। ਇਸ ਕੀ ਸਰਬਰ ਹੋਏ ਨ ਕੋ, ਇਸ ਕਰਕੇ ਗੁਰੂ ਨਾਨਕ ਖੁਦਾ ਹੈ, ਖੁਦਾ ਦੀ ਬਰਾਬਰੀ ਦੇ ਤਾਂ ਤੁਲ ਕੋਈ ਪੀਰ ਫਕੀਰ ਹੋ ਨਹੀਂ ਸਕਦਾ ਹੈ। ਬੰਧਨ ਬਣੈ ਬੰਦ ਕਰ ਦੋ, ਇਸ ਕਰਕੇ ਗੁਰੂ ਨਾਨਕ ਜਿਹੜਾ ਹੈ ਖੁਦਾ ਇਹਨੂੰ ਤਾਂ ਦੋਵੇਂ ਹੱਥ ਜੋੜ ਕੇ ਮੇਰਾ ਮੱਥਾ ਟੇਕ ਨਹੀਂ ਬਣਦਾ। ਅਸ ਵਿਚਾਰ ਕੈ ਪਾਏ ਨ ਪਰਿਓ, ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਜਿਹੜਾ ਦਸਗੀਰ ਪੀਰ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਢਹਿ ਪਿਆ ਡਿੱਗ ਪਿਆ। ਉਰਕੋ ਸਕਲ ਗਰਭ ਪਰ ਹਰਿਓ, ਹਿਰਦੇ ਵਿੱਚ ਵੀ ਮੈਂ ਬਹੁਤ ਵੱਡਾ ਸ਼ਕਤੀ ਵਾਲਾ ਪੀਰ ਹਾਂ, ਪੀਰਾਂ ਦਾ ਪੀਰ ਹਾਂ, ਹਿਰਦੇ ਵਿੱਚ ਸਭ ਜਿਹੜਾ ਹੰਕਾਰ ਜਿਹਾ ਇਹਨੇ ਨਾਸ ਕਰ ਲਿਆ ਛੱਡ ਦਿੱਤਾ ਹੈ। ਸਭ ਮੁਰੀਦ ਕੋ ਘੇਰਾ ਅਲਾਈ, ਜਿੰਨੇ ਦਸਗੀਰ ਦੇ ਚੇਲੇ ਚਾਟਰੇ ਮਰੀਜ਼ ਸੀ ਸਾਰਿਆਂ ਨੂੰ ਫਿਰ ਇਸ ਨੇ ਇਸ ਤਰ੍ਹਾਂ ਗੱਲ ਆਖੀ ਹੈ। ਪੱਗ ਲੱਗ ਲੇ ਹੋ ਖਤਾ ਬਖਸ਼ਾਈ। ਮੇਰੇ ਮਰੀਦੋ ਸੇਵ ਕੋਈ ਗੁਰੂ ਨਾਨਕ ਦੇ ਚਰਨੀ ਲਗ ਲਗ ਕੇ ਮੱਥੇ ਟੇਕ ਕੇ ਆਪਣੀਆਂ ਕੁਲਾਂ ਗਲਤੀਆਂ ਮਾਫ ਕਰਵਾ ਲਓ। ਇਸ ਕੋ ਮਾਨੁਖ ਤਨ ਨਹ ਜਾਣੋ। ਇਹ ਜਿਹੜਾ ਗੁਰੂ ਨਾਨਕ ਹੈ ਇਹਨੂੰ ਕੋਈ ਮਨੁੱਖ ਸਰੀਰ ਨਾ ਸਮਝੋ ਤੁਸੀਂ। ਅੱਲਾ ਹੈ ਖੁਦਾਏ ਸਰੂਪ ਪਛਾਣੋ। ਇਹ ਤਾਂ ਜਿਵੇਂ ਅੱਲਾ ਹੁੰਦਾ ਖੁਦਾ ਹੁੰਦਾ, ਅੱਲਾ ਤਾਲਾ ਦਾ ਖੁਦਾ ਦਾ ਸਰੂਪ ਹੀ ਪਛਾਣ ਲਓ ਸਾਰੇ। ਲੋਕਨ ਸੁਣ ਨਿਯੋਗ ਨਿਜ ਪੀਰਾ। ਉਸ ਵੇਲੇ ਆਪਣੇ ਪੀਰ ਦੀ ਆਗਿਆ ਨੂੰ ਸੁਣ ਕੇ ਜਿੰਨੇ ਬਗਦਾਦ ਸ਼ਹਿਰ ਦੇ ਲੋਕ ਇਹਦੇ ਸੇਵਕ ਹਨ, ਨਿਸ਼ਚੈ ਜਾਣਿਓ ਗੁਣੀ ਗਹੀਰਾ। ਜਾਣ ਲਿਆ ਭਰੋਸੇ ਕਰਕੇ ਵੀ ਗੁਰੂ ਨਾਨਕ ਸਾਹਿਬ ਤਾਂ ਗੁਣਾਂ ਦੇ ਮਹਾਨ ਹੀ ਸਮੁੰਦਰ ਹਨ। ਪਾਇਨ ਆਏ ਉਤਾਇਲ ਪਰੇ। ਸਾਰੇ ਬਗਦਾਦ ਸ਼ਹਿਰ ਦੇ ਲੋਕ ਆ ਕੇ ਚਰਨੀ ਬੜੀ ਛੇਤੀ ਟੈ ਪਏ ਹਨ। ਨਾਨਾ ਬਿਧਨ ਉਪਾਇਨ ਧਰੇ। ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪਿਟਾਵਾਂ ਲਿਆ ਲਿਆ ਕੇ ਮਹਾਰਾਜ ਦੇ ਚਰਨਾਂ ਅੱਗੇ ਰੱਖੀ ਜਾ ਰਹੇ ਹਨ। ਉਤਰੀ ਅਦੋ ਪੂਜਾ ਸਭ ਹੀ ਕੀ। ਜਿਨ੍ਹਾਂ ਦੀਆਂ ਬਾਹਾਂ ਜੀਆਂ ਤਾਂ ਹੀ ਉਹ ਖੜੀਆਂ ਰਹਿ ਗਈਆਂ ਸੀ ਜਦੋਂ ਝੁਕ ਗਏ ਨੇ ਮਹਾਰਾਜ ਅੱਗੇ, ਸਾਰੀਆਂ ਦੀਆਂ ਬਾਹਾਂ ਵੀ ਹੇਠਾਂ ਉਤਰੇ ਆਈਆਂ। ਭਈ ਅਗਾਰੀ ਬਿਧ ਜਾਂ ਨੀਕੀ। ਇਸ ਤਰ੍ਹਾਂ ਪਹਿਲੀਆਂ ਬਾਹਾਂ ਸੀ ਉਸੇ ਤਰ੍ਹਾਂ ਚੰਗੀਆਂ ਹੋ ਗਈਆਂ, ਭਾਵ ਉਸੇ ਤਰ੍ਹਾਂ ਦੀਆਂ ਫਿਰ ਠੀਕ ਠਾਕ ਹੋ ਗਈ, ਹਿੱਲ ਜੁਲ ਹਰਕਤ ਕਰਨ ਲੱਗ ਪਈਆਂ ਬਾਹਾਂ। ਤੇ ਚਿੰਨ ਸ਼ਰਦਾ ਬਦੀ ਮਹਾਨਾ। ਉਸ ਵੇਲੇ ਦਸਗੀਰ ਪੀਰ ਨੂੰ ਵੀ ਬਗਦਾਦ ਸ਼ਹਿਰ ਦੇ ਲੋਕਾਂ ਨੂੰ ਵੀ ਗੁਰੂ ਨਾਨਕ ਉੱਪਰ ਅਥਾਹ ਸ਼ਰਧਾ ਵਧ ਗਈ। ਪੂਜਨ ਲੱਗਿਓ ਸਰਬ ਤੁਰ ਕੰਨ। ਜਿੰਨੇ ਬਗਦਾਦ ਸ਼ਹਿਰ ਦੇ ਲੋਕ ਸਾਰੇ ਮੁਸਲਮਾਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਪੂਜਾ ਕਰਨ ਲੱਗ ਪਏ। ਪ੍ਰਭ ਸਭ ਕੋ ਦੀਨੋ ਉਪਦੇਸ਼ਾ। ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਇਹੋ ਹੀ ਉਪਦੇਸ਼ ਦਿੱਤਾ। ਸਤ ਨਾਮ ਸਿਮਰੋ ਜਗਤੇਸ਼ਾ। ਭਾਈ ਜੋ ਸੰਸਾਰ ਦਾ ਮਾਲਕ ਉਹਦਾ ਸਤ ਨਾਮ ਜਿਹੜਾ ਵਾਹਿਗੁਰੂ ਨਾਮ ਆ ਉਹ ਸਿਮਰਿਆ ਕਰੋ ਅੱਠੇ ਪੈਰ। ਪੱਖ ਬਾਦ ਕੋ ਭੁੱਲ ਨ ਕਰੀਏ। ਭੁੱਲ ਕੇ ਵੀ ਕਿਸੇ ਨਾਲ ਪੱਖ ਧੜਾ ਨਾ ਬੰਨਣਾ ਕਰੀਏ, ਨਾ ਧੜਾ ਬੰਨ ਕੇ ਫਿਰ ਜਿਹੜਾ ਕੋਈ ਬਾਦ ਝਗੜਾ ਰਗੜਾ ਨਾ ਕਰੀਏ। ਇੱਕ ਖੁਦਾਏ ਸਭ ਬਿਖੈ ਨਿਹਰੀਏ। ਇੱਕ ਜਿਹੜਾ ਖੁਦਾ ਦਾ ਜਲਵਾ ਹੈ, ਖੁਦਾ ਦਾ ਪ੍ਰਕਾਸ਼ ਹੈ, ਸਾਰਿਆਂ ਵਿੱਚ ਹੀ ਤੱਕੀਏ। ਕਰ ਹੋ ਜਿ ਡਿੱਡ ਅਸ ਬਿਦ ਅਭਿਆਸਾ। ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਦਾ ਜਿਹੜਾ ਸਾਨੂੰ ਉਪਦੇਸ਼ ਦਿੱਤਾ ਇਹਦਾ ਅਭਿਆਸ ਨੀ ਪੱਕਾ ਕਰ ਲਓ, ਮਨ ਵਿੱਚ ਧਾਰ ਲਓ ਵੀ ਸਾਰਿਆਂ ਵਿੱਚ ਕੋਈ ਖੁਦਾਈ ਵਸ ਰਿਹਾ ਹੈ। ਪ੍ਰਾਪਤ ਹੋਏ ਮੁਕਤ ਸੁਖ ਰਾਸਾ। ਸੁਖਾਂ ਦਾ ਖਜ਼ਾਨਾ ਰੂਪ ਜਿਹੜੀ ਮੁਕਤੀ ਹੈ ਤੁਹਾਨੂੰ ਪ੍ਰਾਪਤ ਹੋ ਜਾਵੇ। ਕਿਤਕ ਦਿਵਸ ਗੁਰ ਤਾਹਾਂ ਗੁਜਾਰੇ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਬਗਦਾਦ ਸ਼ਹਿਰ ਵਿੱਚ ਕੁਝ ਦਿਨ ਫਿਰ ਹੋਰ ਬਤੀਤ ਕੀਤੇ ਤੇ ਉਪਦੇਸ਼ ਅਧਿਕ ਨਾਰ ਤਾਰੇ। ਆਮ ਲੋਕਾਂ ਨੂੰ ਉਪਦੇਸ਼ ਦੇ ਕੇ ਬਹੁਤਿਆਂ ਨੂੰ ਸਤਾਰਤਾ ਪਾਰ ਲੰਘਾ ਦਿੱਤਾ ਸੰਸਾਰ ਸਮੁੰਦਰ ਤੋਂ। ਬਹੁਰ ਗਵਨ ਕੀ ਕੀਨੀ ਤਿਆਰੀ। ਗੁਰੂ ਨਾਨਕ ਸਾਹਿਬ ਜੀ ਨੇ ਬਗਦਾਦ ਸ਼ਹਿਰ ਤੋਂ ਅੱਗੇ ਨੂੰ ਚਲੇ ਜਾਣ ਦੀ ਤਿਆਰੀ ਕਰ ਕਰਾ ਲਈ। ਨਮਸਕਾਰ ਤੇ ਚਰਨ ਹਮਾਰੀ। ਕਵੀ ਸੰਤੋਖ ਸਿੰਘ ਜੀ ਕਹਿ ਰਹੇ ਆ, ਭਾਈ ਬਾਲਾ ਜੀ ਕਹਿੰਦੇ ਇਸੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੇਰੀ ਨਮਸਕਾਰ, ਮੈਂ ਵੀ ਮੱਥਾ ਟੇਕਦਾ ਸ਼ਹਿਰ ਵਾਸੀਆਂ ਵਾਂਗ। ਦੋਹਰਾ ਸ੍ਰੀ ਗੁਰ ਜਸ ਕਮਲਨ ਬਣੀ। ਇਸੇ ਤਰ੍ਹਾਂ ਫਿਰ ਅਗਲਾ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰ ਰਹੇ ਇਹ ਕਥਾ ਸੁਣਨ ਵਾਲੇ ਸਰੋਤਿਓ ਗੁਰਸਿੱਖੋ, ਜੋ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਦਾ ਜਿਹੜਾ ਜਸ ਹੈ ਉਹ ਕਮਲਾਂ ਦੀ ਬਗੀਚੀ ਵਾਂਗ ਹੈ। ਮਨ ਕਰ ਭੌਰ ਲਵਾਏ। ਜਿਹੜਾ ਮਨ ਹੈ ਇਹਨੂੰ ਭੌਰੇ ਵਾਂਗ ਲਵਾਏ ਮਾਨ ਕਰਕੇ। ਨਿਸ ਦਿਨ ਵਿੱਚ ਰਹਤਾਸ ਮਹਿ। ਇਸ ਤਰ੍ਹਾਂ ਵੀ ਜੇ ਤੁਸੀਂ ਦਿਨੇ ਰਾਤ ਮਨ ਨੂੰ ਭੌਰੇ ਵਾਂਗ ਲਵਾਏ ਕਰਕੇ ਗੁਰੂ ਕੇ ਜਸ ਰੂਪੀ ਕਮਲਾਂ ਦੀ ਬਗੀਚੀ ਵਿੱਚ ਰਹੋਗੇ, ਗੁਰੂ ਕੇ ਜਸ ਵਿੱਚ ਹੀ ਲੀਨ ਰਹੇ ਰਹੋਗੇ, ਗਤ ਸੁਗੰਧ ਸ਼ੁਭ ਪਾਏ, ਫਿਰ ਮੁਕਤੀ ਰੂਪੀ ਜਿਹੜੀ ਮਹਾਨ ਸੁਗੰਧੀ ਉਹ ਤੁਸੀਂ ਸਹਿਜੇ ਪਾ ਲਵੋਗੇ ਉੱਥੋਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਨ ਕਥਾ ਮਹਾਨਾ। ਸ੍ਰੀ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਮਹਾਨ ਕਥਾ ਉਹ ਸੁਣ ਲਈਏ। ਸ੍ਰੀ ਗੁਰਸੋਂ ਬੋਲਿਓ ਮਰਦਾਨਾ, ਇਸ ਤਰ੍ਹਾਂ ਜਦੋਂ ਪੀਰ ਚਰਨੀ ਢਹਿ ਪਿਆ, ਸਾਰੇ ਸ਼ਹਿਰ ਵਾਸੀ ਚਰਨਾਂ 'ਤੇ ਢਹਿ ਪਏ, ਸਭ ਨੂੰ ਵਾਹਿਗੁਰੂ ਜਪਣ ਦਾ ਉਪਦੇਸ਼ ਦਿੱਤਾ ਵੀ ਪੱਖ ਬੰਨ ਕੇ ਧੜਾ ਬੰਨ ਕੇ ਝਗੜਾ ਨਹੀਂ ਕਰਨਾ ਹੈ, ਸਾਰਿਆਂ ਵਿੱਚ ਖੁਦਾ ਦਾ ਜਲਵਾ ਜਾਣਨਾ ਹੈ। ਉਸ ਤੋਂ ਬਾਅਦ ਫਿਰ ਮਰਦਾਨਾ ਬੋਲ ਪਿਆ ਹੈ, ਅਬ ਤੋਂ ਕੀਨੀ ਸੈਲ ਕਨੇਰੀ। ਗੁਰੂ ਨਾਨਕ ਸਾਹਿਬ ਜੀ, ਹੁਣ ਤਾਂ ਆਪ ਜੀ ਨੇ ਬਹੁਤ ਤਕੜੀ ਸੈਲ ਕਰ ਲਈ ਹੈ, ਬਹੁਤ ਦੂਰ ਤੁਰਾਡੇ ਤੱਕ ਵਿਚਰ ਲਿਆ ਹੈ। ਫਿਰ ਜਹਾਂ ਤਹ ਛਿਤ ਬਹੇਰੀ, ਜਿੱਥੇ ਕਿਤੇ ਵੀ ਜੀ ਕੀਤਾ ਉੱਥੇ ਫਿਰੇ ਆ, ਧਰਤੀ ਬੜੀ ਦੇਖੀ, ਬਹੁਤ ਚੱਕਰ ਲਾਇਆ ਆਪਾਂ ਨੇ। ਗਮਨ ਕਰੋ ਅਬ ਆਪਣ ਨਿਕੇਤਾ, ਤਾਂ ਮਹਾਰਾਜ ਜਿਹੜਾ ਆਪਣਾ ਜਿੱਥੇ ਘਰ ਨਾ ਸਾ ਰਾਏ ਭੋਏ ਦੀ ਤਲਵੰਡੀ ਵਿੱਚ, ਉੱਥੇ ਆਪਣੇ ਘਰ ਵੱਲ ਨੂੰ ਚੱਲਣਾ ਕਰੋ ਜੀ। ਸੁਣ ਬੋਲੇ ਬੇਦੀ ਕੁਲ ਕੇਤਾ, ਨੇ ਤੋ ਸੁਣ ਕੇ ਬੇਦੀਆਂ ਦੇ ਕੁਲ ਦੇ ਤੁਜਾਰੂ ਗੁਰੂ ਨਾਨਕ ਜੀ ਆ ਬੋਲੇ, ਮਰਦਾਨੇ ਘਰ ਯਾਦ ਤੁਮਾਰੇ। ਹੱਸ ਕੇ ਕਹਿੰਦੇ, ਮਰਦਾਨੇ ਤੈਨੂੰ ਜਿਹੜਾ ਘਰ ਯਾਦ ਹੀ ਰਹਿੰਦਾ ਹੈ, ਰਹਿਤ ਸਦਾ ਨਹਿ ਕਰਹੁ ਬਿਸਾਰੇ। ਕਹਿੰਦੇ ਤੂੰ ਭੁਲਾਉਂਦਾ ਨੀ ਘਰ ਨੂੰ, ਇਸ ਤਰ੍ਹਾਂ ਯਾਦ ਹੀ ਰੱਖਦਾ ਰੱਬ ਨੂੰ ਤੇ ਕਰਨਾ ਯਾਦ ਕਰਨਾ ਘਰ ਨੂੰ ਯਾਦ ਕਰਦਾ। ਜਾਵਨ ਕੀ ਅਤ ਚਾਹੇ ਜੇ ਹੋਈ, ਬਾਕੀ ਵੀ ਜੇ ਮਰਦਾਨੇ ਤੈਨੂੰ ਘਰੇ ਜਾਣ ਦੀ ਬਹੁਤੀ ਚਾਹਨਾ ਬਹੁਤੀ ਇੱਛਾ ਵੀ ਮੈਂ ਜਾਣਾ ਹੈ। ਦੇਹ ਪਹੁੰਚਾਏ ਬਿਲਮ ਬਿਨ ਤੋਹੀ, ਮਰਦਾਨੇ ਬਿਨਾਂ ਦੇਰੀ ਤੋਂ ਤੈਨੂੰ ਘਰੇ ਪਹੁੰਚਾ ਦਿੰਦੇ ਅਸੀਂ, ਜਾਏ ਮਿਲੋ ਆਪਣੇ ਪਰਿਵਾਰ। ਵੀ ਮਰਦਾਨੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਮਿਲ ਜੁਲ ਲੈ, ਸੁਤ ਸੋ ਕਰ ਹੋ ਪਿਆਰਾ, ਆਪਣੇ ਪੁੱਤਰ ਦੀ ਆਪਣੀ ਪਤਨੀ ਨਾਲ ਪ੍ਰੇਮ ਪਿਆਰ ਕਰ ਜਾ ਕੇ। ਕਹਿ ਮਰਦਾਨਾ ਸਹਿਜ ਸੁਭਾਇਕ, ਸਿਰੇ ਮਰਦਾਨ ਕਰਨ ਲਗਾ, ਹੇ ਸਤਿਗੁਰੂ ਮਹਾਰਾਜ ਸੁਤੇ ਸਿੱਧ ਹੀ, ਮੈਂ ਬੂਝੇ ਸੁਣੀਏ ਸੁਖਦਾਇਕ। ਸੁਤੇ ਸਿੱਧ ਹੀ ਪੁੱਛਿਆ ਸੀ ਸਤਿਗੁਰੂ ਨੂੰ ਵੀ ਘਰੇ ਨੀ ਜਾਣਾ, ਪ੍ਰਥਮੇ ਜਾਓ ਨਾ ਸਦਨ ਮਜਾਰੇ। ਹਾਂਜੀ, ਪ੍ਰਥਮੇ ਜਾਓ ਨਾ ਸਦਨ ਮਜਾਰੇ। ਮਹਾਰਾਜ ਸੱਚ ਕਹਿਣਾ, ਆਪ ਤੋਂ ਪਹਿਲਾਂ ਮੈਂ ਘਰ ਵਿੱਚ ਬਿਲਕੁਲ ਨਹੀਂ ਜਾਵਾਂ। ਆਪ ਚਲੋ ਤੋ ਜਾਏ ਸੰਗਾਰੇ, ਆ ਮਹਾਰਾਜ ਚਲੋਗੇ ਘਰ ਨੂੰ ਫਿਰ ਤੁਹਾਡੇ ਨਾਲ ਮੈਂ ਜ਼ਰੂਰ ਚਲਾ ਜਲਾਂਗਾ। ਸ੍ਰੀ ਗੁਰ ਬੋਲੇ ਸਹਿਜ ਸੁਭਾਏ, ਗੁਰੂ ਮਹਾਰਾਜ ਮਰਦਾਨਾ ਤੈਨੂੰ ਸੁਣ ਕੇ ਫਿਰ ਸੁਤੇ ਸਿੱਧੀ ਇਸ ਤਰ੍ਹਾਂ ਦਾ ਬਚਨ ਬੋਲ ਪਏ, ਤੂੰ ਹਮ ਤੇ ਪਹਿਲੇ ਹੀ ਜਾਏ। ਕਹਿੰਦੇ ਮਰਦਾਨੇ ਤੂੰ ਕਹਿਣਾ ਘਰੇ ਜਾਣਾ ਨੀ, ਤੂੰ ਤਾਂ ਸਭ ਤੋਂ ਪਹਿਲਾਂ ਹੀ ਅਸਲੀ ਘਰ ਚਲਾ ਜਾਏ, ਇਸ ਥਿਰ ਆਲੇ ਲੇਹ ਸੰਭਾਰੂ, ਘਰ ਵੇ ਤੂੰ ਚਲਾ ਜਾਏਗਾ ਜਿਹੜਾ ਸਦਾ ਕੈਬ ਰਹਿਣ ਵਾਲਾ, ਜਿਸ ਘਰ ਨੂੰ ਕੋਈ ਛੱਡ ਕੇ ਨੀ ਜਾਂਦਾ, ਘਰ ਛੱਡਣੇ ਰਹੇ ਨਾ ਕੋਈ ਤਾਂ ਘਰ ਛੱਡਣੇ ਪੈਣੇ, ਇਹਦੇ ਵਿੱਚ ਪੱਕਾ ਨੀ ਕੋਈ ਰਹਿੰਦਾ, ਉਹ ਜਿਹੜਾ ਚੱਲ ਘਰ ਹੈ ਜਿੱਥੇ ਮੁੜ ਕੇ ਆਈ ਜਾਈਦਾ, ਉਹ ਤੂੰ ਸੰਭਾਲ ਲਾ, ਉਸ ਘਰ ਵਿੱਚ ਤੂੰ ਚਲਾ ਜਾ। ਭਵ ਬੰਧਨ ਤੇ ਹੋਏ ਛੁਟਕਾਰੂ, ਐਵੇਂ ਮਰਦਾਨੇ ਜਦੋਂ ਉਸ ਘਰ ਚਲਾ ਜਾਏਗਾ, ਸੰਸਾਰ ਦੇ ਵਿੱਚ ਜਿਹੜਾ ਆਉਣਾ ਜਾਣਾ ਜੰਮਣਾ ਮਰਨਾ ਤਾਂ ਤੇਰਾ ਖੇੜਾ ਛੁੱਟ ਜਾਊਗਾ। ਜਗ ਮਹਿ ਹੋਵੇ ਫੇਰ ਨ ਫੇਰਾ, ਸੰਸਾਰ ਦੇ ਵਿੱਚ ਫੇਰ ਤੇਰਾ ਫੇਰਾ ਕੀ ਚੱਕਰ ਨੀ ਹੋਵੇਗਾ, ਮੁੜ ਮੁੜ ਨੀ ਆਏ ਜਾਏਗਾ ਘੁੰਮੇਗਾ, ਜਨਮ ਮਰਨ ਦੁੱਖ ਮਿਟਗਾ ਤੇਰਾ। ਮਰਦਾਨੇ ਤੇਰੇ ਤੇ ਅਕਾਲ ਪੁਰਖ ਦੀ ਕਿਰਪਾ ਹੋ ਗਈ ਹੈ, ਜੰਮਣ ਮਰਨਾ ਤੇਰਾ ਜਿਹੜਾ ਦੁੱਖ ਹੈ ਖਤਮ ਹੋ ਗਿਆ। ਜਾਣਿਓ ਸਾਚ ਬਚਨ ਪ੍ਰਭ ਹੋਹੰ, ਉਸ ਵੇਲੇ ਮਰਦਾਨੇ ਨੇ ਜਾਣ ਲਿਆ ਵੀ ਮਹਾਰਾਜ ਦਾ ਬਚਨ ਤਾਂ ਹਮੇਸ਼ਾ ਸੱਚਾ ਹੀ ਹੁੰਦਾ ਤੇ ਹੁਣ ਵੀ ਸੱਚਾ ਹੀ ਹੋਊਗਾ। ਬੋਲਿਓ ਮਰਦਾਨਾ ਹਨ ਮੋਹੰ, ਉਸ ਵੇਲੇ ਘਰ ਦਾ ਮੋਹ ਜਾ ਨਾਸ ਕਰਕੇ ਸਾਵਧਾਨ ਹੋ ਕੇ ਸਤਰਕ ਹੋ ਕੇ ਫਿਰ ਮਰਦਾਨਾ ਬੋਲਿਆ ਹੈ, ਜਹ ਤਨ ਛੁਟੈ ਕੌਣ ਥਲ ਹੋਹੀ। ਗੁਰੂ ਨਾਨਕ ਸਾਹਿਬ, ਇੰਨਾ ਕੁ ਮੈਨੂੰ ਜ਼ਰੂਰ ਦੱਸ ਦਿਓ, ਜਿਸ ਥਾਂ ਮੇਰਾ ਸਰੀਰ ਛੁੱਟੂਗਾ ਉਹ ਥਾਂ ਮੇਰਾ ਸ਼ਹਿਰ ਹੋਊਗਾ, ਘਰ ਹੋਊਗਾ। ਪਿੰਡ ਹੋਊਗਾ। ਰਹੀ ਆਰ ਬਲ ਕਿਤਕ ਕੋ ਮੋਹੀ, ਬਾਕੀ ਇਹ ਵੀ ਦੱਸ ਦਿਓ ਵੀ ਬਾਕੀ ਉਮਰ ਹੁਣ ਮੇਰੀ ਕਿੰਨੀ ਕੁ ਰਹਿੰਦੀ ਹੈ। ਰਾਵਰ ਕੇ ਹਿਰਦੇ ਸਭ ਗਿਆਤਾ, ਮੈਨੂੰ ਤਾਂ ਪਤਾ ਨੀ, ਆਪ ਜੀ ਦੇ ਹਿਰਦੇ ਵੀ ਸਾਰੀ ਸਮਝ ਹੈ। ਇਹੋ ਬਿਤਾਏ ਦੀਜੈ ਸੁਖਦਾਤਾ, ਮੇਰੇ ਸੁਖਦਾਤਾ ਗੁਰੂ ਨਾਨਕ ਇੰਨੀ ਗੱਲ ਦੱਸ ਦਿਓ ਵੀ ਕਿੰਨੀ ਕੁ ਮੇਰੀ ਉਮਰ ਰਹਿੰਦੀ ਹੈ, ਕਿਸ ਥਾਂ ਤੇ ਮੇਰਾ ਸਰੀਰ ਟੇਰੀ ਹੋਵੇਗਾ। ਭਲੋ ਸਥਲ ਜਾਨਾ ਮਰਦਾਨਾ, ਕਹਿੰਦੇ ਮਰਦਾਨੇ ਜਿੱਥੇ ਤੇਰਾ ਸਰੀਰ ਸ਼ਾਂਤ ਹੋਣਾ ਉਹ ਚੰਗਾ ਸਥਾਨ ਹੀ ਜਾਣ ਲੈ। ਜਹਾਂ ਹੋਏ ਗੋ ਤੁਰ ਚਲਾਨਾ, ਜਿੱਥੇ ਤੇਰਾ ਸੱਚਖੰਡ ਨੂੰ ਜਾਣਾ ਹੋਊਗਾ ਉਹ ਕੋਈ ਮਾੜਾ ਥਾਂ ਥੋੜੋ ਹੋਣਾ ਹੈ। ਪੰਜ ਦਿਵਸ ਲਓ ਆਯੁਰ ਆਯੁਰ ਤੇਰੀ, ਕਹਿੰਦੇ ਵੀ ਤੂੰ ਉਮਰ ਪੁੱਛਦਾ, ਕਹਿੰਦੇ ਪੰਜ ਕੁ ਦਿਨ ਦੀ ਉਮਰ ਤੇਰੀ ਹੋਰ ਰਹਿੰਦੀ ਹੈ। ਤੀਨ ਘਟੀ ਦਿਨ ਰਹਿ ਤੇ ਬੇਰੀ, ਪੰਜਵਾਂ ਦਿਨ ਹੋ ਗਿਆ ਨਾ, ਤਿੰਨ ਘੜੀਆਂ ਜਦੋਂ ਦਿਨ ਰਹਿ ਜਾਏਗਾ ਉਸ ਵੇਲੇ ਤੇਰੀ ਤਿਆਰੀ ਹੋ ਜਾਓ ਸੱਚਖੰਡ ਜਾਣ ਨੂੰ। ਪੰਜ ਭੂਤਕ ਤਨ ਕੋ ਤਬ ਸ਼ੋਰ, ਇਸ ਤਰ੍ਹਾਂ ਪੰਜਵੇਂ ਦਿਨ ਤਿੰਨ ਘੜੀਆਂ ਦਿਨ ਰਹਿੰਦੀਆਂ ਆ ਪੰਜ ਤੱਤਾਂ ਦਾ ਸਰੀਰ ਦਾ ਛੱਡ ਕੇ ਖੇੜਾ ਜਾ ਪਹੁੰਚੋ ਜਾਏ ਅਚਲ ਜਹ ਠੌਰ, ਉਹ ਜਿਹੜੀ ਅਚਲ ਜਗ੍ਹਾ ਜਿਸ ਜਗ੍ਹਾ ਤੇ ਜਾ ਕੇ ਮੁੜ ਕੇ ਆਈ ਜਾਈਦਾ ਨੀ, ਦੁਖੀ ਸੁਖੀ ਨੀ, ਉਹ ਉੱਥੇ ਜਾ ਪਹੁੰਚ ਵੀ ਤੂੰ। ਪੂਜਨ ਲੱਗਾ ਬਹਰ ਮਰਦਾਨਾ, ਇਸ ਤਰ੍ਹਾਂ ਸੁਣ ਕੇ ਮਰਦਾਨਾ ਫਿਰ ਪੁੱਛਣ ਲੱਗ ਪਿਆ, ਹੋਵਹਿ ਜਬ ਹੀ ਮੋਰ ਚਲਾਨਾ, ਗੁਰੂ ਨਾਨਕ ਸਾਹਿਬ ਜਿਸ ਵੇਲੇ ਮੇਰਾ ਸੱਚਖੰਡ ਨੂੰ ਚਲਾਣਾ ਹੋਵੇ ਉਹ ਸੱਚਖੰਡ ਨੂੰ ਜਾਊਂਗਾ। ਆਪ ਨਿਕਟ ਤੁਮ ਹੋ ਕੇ ਨਾਹੀ, ਇਹ ਮਾਰਾ ਦੱਸ ਦਿਓ ਵੀ ਜਦੋਂ ਮੈਂ ਸੱਚਖੰਡ ਨੂੰ ਮਰਨ ਲੱਗਿਆ ਤੇ ਉਸ ਵੇਲੇ ਮੇਰੇ ਤੁਸੀਂ ਕੋਲ ਹੋਵੋਗੇ ਕਿ ਨਹੀਂ ਹੋਵੋਗੇ। ਇਹ ਜਾਨਣ ਕੀ ਮਮ ਚਿਤ ਚਾਹੀ, ਇਹ ਮਾਰਾ ਇਸ ਤਰ੍ਹਾਂ ਜਾਣਨ ਦੀ ਮੇਰੇ ਚਿਤ ਵਿੱਚ ਇੱਛਾ ਵੀ ਤੁਸੀਂ ਦੱਸੋ ਵੀ ਕੋਲ ਹੋਵੋਗੇ ਕਿ ਨਹੀਂ। ਸੁਣ ਬੋਲੇ ਬੇਦੀ ਕੁਲ ਦੀਪਾ, ਨੇ ਤਾਂ ਸੁਣ ਕੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਕਰੂ ਸਤਿਗੁਰੂ ਜਾਂ ਬੋਲੇ ਫਿਰ, ਹਮ ਤਬ ਤੇਰੇ ਰਹਿ ਸਮੀਪਾ, ਨੇ ਅਸੀਂ ਕਿੱਧਰ ਜਾਣਾ ਹੈ ਜਦੋਂ ਤੂੰ ਇਹ ਸੱਚਖੰਡ ਨੂੰ ਚੱਲਣ ਦੀ ਤਿਆਰੀ ਕਰਾਂਗੇ, ਇਸ ਵੇਲੇ ਅਸੀਂ ਤੇ ਬਿਲਕੁਲ ਤੇਰੇ ਕੋਲ ਹੋਵਾਂਗੇ, ਕੋਲ ਬੈਠੇ ਹੋਵਾਂਗੇ। ਕਰ ਕੇ ਸਭ ਪ੍ਰਕਾਰ ਵਿਦ ਆਛੇ, ਮਰਦਾਨੇ ਸਰੀਰ ਛੱਡਣ ਤੋਂ ਬਾਅਦ ਜਿਵੇਂ ਸਾਰੀ ਕਰਮ ਕਿਰਿਆ ਕਰੀ ਦੀ ਹੈ, ਜੋ ਕਿਸੇ ਮੁਸਲਮਾਨ ਨੂੰ ਦਵਾ ਦੂ ਦਈਦਾ ਕਬਰ ਪੁੱਟ ਕੇ, ਜੇ ਕੋਈ ਹੋਰ ਹੋਵੇ ਉਹਦਾ ਚਿਖਾ ਬਣਾ ਕੇ ਦਗ ਸੰਸਕਾਰ ਕਰ ਦਈਦਾ, ਇਸ ਤਰ੍ਹਾਂ ਵੀ ਜਿਵੇਂ ਤੂੰ ਕਹੇਗਾ ਉਹ ਸਭ ਤਰ੍ਹਾਂ ਕਰ ਕਰਾ ਕੇ ਢੰਗ ਤਰੀਕਾ ਮਰਜਾਦਾ। ਅਪਰ ਥਾਨ ਗਮਨੈ ਤਬ ਪਾਛੇ, ਫੇਰ ਕਹਿੰਦੇ ਹੋਰ ਕਿਸੇ ਥਾਂ ਤੇ ਬਾਅਦ ਵਿੱਚ ਜਾਵਾਂਗੇ, ਪਹਿਲਾਂ ਤਾਰਾ ਸਿਹੜਾ ਸਰੀਰਾਂ ਨੂੰ ਚੰਗੀ ਤਰ੍ਹਾਂ ਸਵਾਵਾਂਗੇ। ਸਭ ਬਿਦ ਸੋ ਕਹਿ ਕੇ ਜਗ ਸਾਈ, ਇਸ ਤਰ੍ਹਾਂ ਸਭ ਤਰ੍ਹਾਂ ਕਰਕੇ ਜਗ ਦੇ ਮਾਲਕ ਸਤਿਗੁਰੂ ਨੇ ਕਿਹਾ ਮਰਦਾਨੇ ਨੂੰ, ਵਿਦਾ ਪੀਰ ਤੇ ਹੈ ਪਰ ਆਈ, ਜਿਹੜਾ ਦਸਗੀਰ ਪੀਰ ਜਾਣ ਤਾਂ ਦਿੰਦਾ ਨਹੀਂ ਸੀ, ਮਹਾਰਾਜ ਮੱਲੋ ਮੱਲੀ ਇਥੋਂ ਵਿਦਾ ਹੋ ਗਏ, ਮੱਲੋ ਮੱਲੀ ਚੱਲ ਪਏ ਹਨ। ਮੰਦ ਮੰਦ ਮਗ ਮੈਂ ਪ੍ਰਸਥਾਨੇ, ਗੁਰੂ ਮਹਾਰਾਜ ਹੌਲੀ ਹੌਲੀ ਰਸਤੇ ਵੀ ਚੱਲੇ ਹਨ। ਚਾਰ ਦਿਵਸ ਬੀਤੇ ਜਬ ਜਾਣੇ, ਇਸ ਤਰ੍ਹਾਂ ਚਾਰ ਕੁ ਦਿਨ ਲੰਘ ਗਏ ਹੈ, ਮਹਾਰਾਜ ਨੇ ਜਾਣਿਆ ਸਮਝਿਆ, ਸੁਪਨਾ ਇੱਕ ਬਿਲੋਕ ਮਰਦਾਨਾ, ਛੇ ਦਿਨ ਜਦੋਂ ਸ਼ਾਮ ਜੀ ਹੋਈ ਰਾਤ ਨੂੰ ਇਹ ਮਰਦਾਨੇ ਨੂੰ ਇਸ ਤਰ੍ਹਾਂ ਦਾ ਸੁਪਨਾ ਜਾ ਆਇਆ ਪਿਆ ਪਿਆ, ਗਤ ਦਾਨੀ ਸੋ ਬਚਨ ਬਖਾਨਾ, ਸੁਪਨਾ ਜਾ ਵੇਖ ਕੇ ਸਵੇਰੇ ਮੁਕਤੀ ਦਾ ਤੇ ਸਤਿਗੁਰੂ ਨੇ ਉਹ ਬਚਨ ਕਿਹਾ ਮਰਦਾਨੇ, ਮੋਕੋ ਪ੍ਰਗਟ ਸੁਪਨ ਹੈ ਆਯੋ, ਗੁਰੂ ਨਾਨਕ ਸਾਹਿਬ ਜੀ ਮੈਂ ਤਾਂ ਐਵੇਂ ਦੇਖਣ ਨੀ ਸੁੱਤਾ ਸੀ, ਮੈਨੂੰ ਤਾਂ ਕਹਿੰਦੇ ਜਾਗਦੇ ਨੂੰ ਐਵੇਂ ਬਸ ਉਂਘਦਾ ਹੀ ਸੀ, ਜੇ ਪ੍ਰਤਾਕੀ ਸੁਪਨਾ ਜਿਹਾ ਉਹ ਆਇਆ ਹੈ। ਜਾ ਰਹੇ ਪੁੰਨ ਸੋ ਜੋ ਧਰਨ ਦਬਾਇਓ, ਜਿਹੜੇ ਧਰਤੀ ਪੁੱਟ ਕੇ ਗੱਡੇ ਜਾਂਦੇ ਨੇ ਕਬਰ ਵਿੱਚ, ਉਹਨਾਂ ਨੂੰ ਕਬਰ ਵਿੱਚੋਂ ਕੱਢ ਕੇ ਪ੍ਰਲੋਕ ਵਿੱਚ ਫੇਰ ਸਾੜਿਆ ਜਾਂਦਾ, ਦਗਦ ਕੀਤਾ ਜਾਂਦਾ ਹੈ। ਅੱਗੇ ਜਾਰਨ ਤੇ ਇਹ ਥਾਈ ਕਰਕੇ ਮਹਾਰਾ ਅੱਗੇ ਪ੍ਰਲੋਕ ਵਿੱਚ ਵੀ ਸਾੜਨਗੇ ਤੇ ਉਸ ਅੱਗੇ ਪ੍ਰਲੋਕ ਦੇ ਸਾਨ ਤੋਂ ਪਹਿਲਾਂ ਇੱਥੇ ਮੁਝ ਦੇ ਹੁਦਾ ਹਾ ਅਗਨ ਜਗ ਸਾਏ ਮਾਰਾ ਕਬਰ ਜੀ ਪੁੱਟ ਕੇ ਇੱਥੇ ਦਬਦੇ ਉੱਥੇ ਫਿਰ ਸਾੜਨਗੇ ਮਚਾਉਣਗੇ ਇਸ ਕਰਕੇ ਇੱਥੇ ਸਰੀਰ ਦਾ ਸਤਿਕਾਰ ਕਰ ਦੇਣਾ ਤੁਸਾਂ ਧਰਨ ਵਿਖੇ ਦਫਨਾਵਹ ਨਾਹੀ ਗੁਰੂ ਨਾਨਕ ਸਾਹਿਬ ਮੈਨੂੰ ਧਰਤੀ ਵਿੱਚ ਨਹੀਂ ਦਬਾਉਣਾ ਦਫਨਾਉਣਾ ਹੈ ਰਹਿਤ ਨਪਾਕ ਲਖਿਓ ਮਨ ਮਾਹੀ ਮਨ ਵਿੱਚ ਸੁਪਨੇ ਰਾਹੀਂ ਜਾਣ ਲਿਆ ਵੀ ਜਿਹੜੇ ਕਬਰ ਵਿੱਚ ਦਬ ਦਿੱਤੇ ਉਹ ਤਾਂ ਅਪਵਿੱਤਰ ਹੀ ਰਹਿੰਦੇ ਸ਼ੁੱਧ ਨਹੀਂ ਹੁੰਦੇ ਆਗੀ ਇਹਦੇ ਵਿੱਚ ਪਾਈਏ ਸ਼ੁੱਧ ਹੋ ਜਾਂਦਾ ਮਨੁੱਖ ਗੁਰੂ ਭਨਿਓ ਹਮਰੇ ਸਿਰ ਭਾਰੰ ਗੁਰੂ ਮਹਾਰਾਜ ਕਹਿੰਦੇ ਵੀ ਲੈ ਵੀ ਮਰਦਾਨੇ ਸਾਡੇ ਸਿਰ ਤੇ ਬੋਝ ਹੈ ਭਾਵ ਸਾਡੀ ਜ਼ਿੰਮੇਦਾਰੀ ਪੱਕੀ ਹੈ ਨਹਿ ਦਫਨੈ ਦੇਵਹਿ ਤੁਹ ਜਾਰੰ ਖੁਰਮੇ ਸ਼ਹਿਰ ਵਿੱਚ ਜਾ ਕੇ ਤੂੰ ਸਰੀਰ ਛੱਡੇਗਾ ਤੈਨੂੰ ਬਿਲਕੁਲ ਨਹੀਂ ਦਫਨਾਵਾਂਗੇ ਅਸੀਂ ਤੇਰਾ ਸੰਸਕਾਰ ਕਰਾਂਗੇ ਬਣਾ ਸਵਾਰ ਕੇ ਤੇਰੋ ਕਹਿਓ ਕਰੈ ਵਿਧ ਨੀਕੀ ਜੇ ਤੂੰ ਮਰਦਾਨੇ ਕਿਹਾ ਉਹ ਵਿਧੀ ਨੂੰ ਚੰਗੀ ਤਰ੍ਹਾਂ ਕਰਾਂਗੇ ਅਸੀਂ ਭਈ ਭਾਵਨੀ ਜਿਉਂ ਤੁਝ ਜੀ ਕੀ ਜਿਵੇਂ ਤੇਰੀ ਦਿਲ ਦੀ ਇੱਛਾ ਹੋਈ ਹੈ ਵੀ ਮੈਨੂੰ ਕਬਰ ਵਿੱਚ ਨਹੀਂ ਦਬਣਾ ਮੇਰਾ ਸੰਸਕਾਰ ਕਰਨਾ ਉਵੇਂ ਹੀ ਕਰਾਂਗੇ ਆਪ ਚੱਲ ਖੁਰਮੇ ਨਗਰ ਮਝਾਰਾ ਉਹ ਸਾਹਮਣੇ ਖੁਰਮਾ ਸ਼ਹਿਰ ਆ ਗਿਆ ਉਹਦੇ ਵੀ ਤੂੰ ਹੁਣ ਚਲਾ ਜਾ ਤਹਿ ਤਾਬ ਖਾਨੋ ਰਹਿਓ ਆਹਾਰਾ ਵੀ ਮਰਵਾਨੇ ਖੁਰਮੇ ਸ਼ਹਿਰ ਦੇ ਥੋੜਾ ਬਹੁਤਾ ਤੇਰਾ ਬਾਕੀ ਖਾਣਾ ਪੀਣਾ ਰਹਿ ਗਿਆ ਹੋਇਆ ਤਜ ਹੋ ਸਰੀਰ ਜਹਾਂ ਮਰਦਾਨੇ ਉੱਥੇ ਵੀ ਮਰਦਾਨੇ ਖਾ ਪੀ ਕੇ ਆਪਣਾ ਸਰੀਰ ਤੂੰ ਛੱਡ ਦੇ ਸੰਤਤ ਤੋਰ ਰਹਿ ਤੇਹ ਥਾਨੇ ਬਾਕੀ ਵੀ ਮਰਦਾਨੇ ਤੇਰੀ ਜਿਹੜੀ ਸੰਤਾਨ ਤੇਰੇ ਪੁੱਤਰ ਧੀਆਂ ਪਰਿਵਾਰ ਹੈ ਉਹ ਤੇਰੇ ਜਿੱਥੇ ਤੂੰ ਸਰੀਰ ਛੱਡੇਗਾ ਇੱਥੇ ਆ ਕੇ ਰਹਿਣ ਲੱਗ ਪਏਗੀ ਅਸ ਕਹਿ ਖੁਰਮੇ ਪੁਰ ਮੈਂ ਗਏ ਇਸ ਤਰ੍ਹਾਂ ਮਰਦਾਨੇ ਨੂੰ ਕਹਿ ਕਹਾ ਕੇ ਗੁਰੂ ਮਹਾਰਾਜ ਜੀ ਨਾਲ ਲੈ ਕੇ ਖੁਰਮੇ ਸ਼ਹਿਰ ਪਹੁੰਚ ਗਏ ਸੁੰਦਰ ਰਚਨਾ ਦੇਖਤ ਪਏ ਬਜ਼ਾਰਾਂ ਦੀ ਸੋਹਣੀ ਜਿਹੜੀ ਰਚਨਾ ਸੋਹਣੀ ਬਣਤਰ ਦੇਖੀ ਆਪ ਜੀ ਨੇ ਬੀਚ ਬਾਜ਼ਾਰ ਗਏ ਜਗ ਸਾਈ ਮਹਾਰਾਜ ਜਿਹੜਾ ਬੜਾ ਸੋਹਣਾ ਬਾਜ਼ਾਰ ਉਹਦੇ ਵਿੱਚ ਚਲੇ ਗਏ ਮਰਦਾਨੇ ਸੋ ਗਿਰਾ ਅਲਾਈ ਮਰਦਾਨੇ ਦੇ ਸਾਸ ਬਚਨ ਬਾਣੀ ਕਿਹਾ ਤੇਰੋ ਬਾਕੀ ਰਹਿਓ ਆਹਾਰਾ ਵੀ ਇੱਥੇ ਮਰਦਾਨੇ ਤੇਰਾ ਕੋਈ ਬਾਕੀ ਭੋਜਨ ਜਾ ਰਹਿੰਦਾ ਹੈ ਖੁਰਮਾ ਸ਼ਹਿਰ ਹੈ ਇੱਥੇ ਖਜੂਰਾਂ ਦੀ ਬਹੁਲਤਾ ਹੈ ਕੁਲੀਆਂ ਖਜੂਰਾਂ ਜੀਆਂ ਖਾ ਲੈ ਖਾਵਨ ਕਰੋ ਅੰਤ ਕੀ ਬਾਰਾ ਕੀਲੀ ਬੇਰੇ ਦੀਆਂ ਖਜੂਰਾਂ ਜੀਆਂ ਮਰਦਾਨੇ ਖਾ ਪੀ ਲੈਣਾ ਘਰ ਮਨ ਬਚਨ ਤਿੰਨ ਲੈ ਕਰ ਖਾਇਓ ਮਰਦਾਨੇ ਨੇ ਬਚਨ ਮੰਨ ਕੇ ਉਹ ਖਜੂਰਾਂ ਜੀਆਂ ਲੈ ਕੇ ਸ਼ਖਸ ਖਾ ਲਈਆਂ ਤ੍ਰੈ ਘਟਕਾ ਦਿਨ ਸਮਾਂ ਸੁਆਇਓ ਇਹਨੇ ਨੂੰ ਕਹਿੰਦੇ ਤਿੰਨ ਘੜੀਆਂ ਜਿਹੜਾ ਉਹ ਦਿਨ ਦਾ ਸਮਾਂ ਬਾਕੀ ਰਹਿ ਆਇਆ ਸਾਰਾ ਦਿਨ ਲੰਘ ਗਿਆ ਤਿੰਨ ਘੜੀਆਂ ਦਿੰਦੀਆਂ ਰਹਿ ਗਈਆਂ ਪੁਰਤੇ ਵਹਿਰ ਰੁਚਰ ਥਲ ਪਿਖ ਗਏ ਸਵੇਰੇ ਸ਼ਹਿਰ ਤੋਂ ਬਾਰ ਬਾਰ ਸੋਹਣਾ ਥਾਂ ਵੇਖ ਕੇ ਬੈਠੇ ਜਾਏ ਤਹਾਂ ਜਨ ਲਖ ਕੇ ਮਰਦਾਨੇ ਨੂੰ ਆਪਣਾ ਭਗਤ ਸੇਵਕ ਜਾਣ ਕੇ ਮਹਾਰਾਜ ਜਾ ਬੈਠੇ ਬਾਹਰ ਬਾਹਰ ਗੁਰ ਬੂਝਿਓ ਕਿਆ ਸ਼ੁੱਧ ਮਰਦਾਨਾ ਸਵੇਰੇ ਮਰਦਾਨੇ ਨੂੰ ਪੁੱਛਿਆ ਵੀ ਕੀ ਖਬਰ ਸਾਰ ਹੈ ਤੇਰੀ ਭੀ ਤਿਆਰੀ ਤਿੰਨ ਬਚਨ ਵਿਖਾ ਮਰਦਾਨੇ ਨੇ ਕਿਹਾ ਮਹਾਰਾਜ ਸੱਚਖੰਡ ਜਾਣ ਨੂੰ ਹੁਣ ਬਿਲਕੁਲ ਤਿਆਰੀ ਹੋ ਚੁੱਕੀ ਹੈ ਕਛ ਨਾ ਬਿਲੰਬ ਰਹੀ ਅਬ ਮੋਰੀ ਮਹਾਰਾਜ ਮੇਰੀ ਸੱਚਖੰਡ ਜਾਣ ਦੀ ਹੁਣ ਕੋਈ ਦੇਰੀ ਨੀ ਕੋਈ ਟਿਲ ਮਠ ਨੀ ਰਹੀ ਪੂਰੀ ਤਿਆਰੀ ਹੈ ਅਸ ਕਹਿ ਪੁੰਨ ਦੋ ਕਰ ਜੋਰੀ ਇਸ ਤਰ੍ਹਾਂ ਦੇ ਬਚਨ ਕਹਿ ਕੇ ਮਰਦਾਨੇ ਫਿਰ ਦੋਵੇਂ ਹੱਥ ਜੋੜੇ ਸਤਿਗੁਰਾਂ ਅੱਗੇ ਗੁਰ ਕੇ ਪਦ ਪੰਕਜ ਸਿਰ ਧਰ ਕੇ ਮਹਾਰਾਜ ਦੇ ਚਰਨਾਂ ਕਮਲਾਂ ਉੱਪਰ ਬਣਾ ਸਵਾਰ ਕੇ ਮਰਦਾਨੇ ਨੇ ਸੀਸ ਰੱਖ ਦਿੱਤਾ ਭਇਓ ਅਮੋਹ ਸਥਿਤ ਮਨ ਕਰਕੇ ਮਨ ਨੂੰ ਐਸਾ ਅਟਕਾਇਆ ਸਾਰੇ ਪਰਿਵਾਰ ਦੇ ਮੋਹ ਤੋਂ ਰਹਿਤ ਹੋ ਗਿਆ ਹੈ ਪੂਜਨ ਲੱਗੇ ਚਲਨ ਸੁਧ ਤੋਂ ਹੀ ਮਰਦਾਨਾ ਨੂੰ ਪੁੱਛਣ ਲੱਗ ਪਏ ਵੀ ਸੱਚਖੰਡ ਜਾਣ ਦੀ ਜਿਹੜੀ ਤੈਨੂੰ ਖਬਰਸਾਰ ਹੈ ਕਿਸ ਪ੍ਰਕਾਰ ਹਿਰਦੇ ਮਹਿ ਹੋਈ ਕਿਸ ਤਰ੍ਹਾਂ ਦੀ ਖਬਰਸਾਰ ਤੈਨੂੰ ਹਿਰਦੇ ਵਿੱਚ ਹੋ ਗਈ ਉਹ ਵੀ ਦੱਸ ਦੇ ਸਾਨੂੰ ਦੋਹਰਾ ਸੁਧ ਮੋਕਾ ਤੁਮ ਸੰਗ ਤੇ। ਕਹਿਣ ਲੱਗਿਆ ਮਹਾਰਾਜ ਤੁਹਾਡੇ ਨਾਲ ਰਹਿਣ ਕਰਕੇ ਮੈਨੂੰ ਇਹ ਸਾਰੀ ਖਬਰਸਾਰ ਹੁਣ ਹੋ ਗਈ ਹੈ। ਪ੍ਰਾਪਤ ਸੁਣ ਹੋ ਕਿਰਪਾਲ, ਦਿਆਲੂ ਕਿਰਪਾਲੂ, ਜਿਵੇਂ ਮੈਨੂੰ ਖਬਰ ਹੋ ਗਈ ਹੈ ਸੁਧ ਹੋ ਗਈ, ਉਹ ਤੁਸੀਂ ਵੀ ਸੁਣ ਲਓ। ਨਾਭੀ ਮਹਿਜੋ ਪੌਣ ਕੀ, ਜਿਹੜੀ ਆ ਧੁਨੀ ਜੀ, ਇਹਦੇ ਵਿੱਚ ਜਿਹੜੀ ਪਾਨ ਅਪਾਨ ਦੀ ਪੌਣ ਜੀ ਪ੍ਰਾਣ ਹੁੰਦੇ, ਗੰਠ ਖੁੱਲੀ ਇਹ ਕਾਲ, ਦੋਵੇਂ ਪੌਣਾਂ ਦੀ ਮਹਾਰਾਜ ਜਿਹੜੀ ਧੁਨੀ ਜੀ ਗੰਢ ਜੀ ਹੁੰਦੀ ਹੈ ਨਾ, ਉਹ ਖੁੱਲ ਗਈ ਹੈ। ਚੌਪਈ ਨੌ ਆਪ ਸਵਾਸ ਆਵਨੇ ਰਹੇ, ਮਹਾਰਾਜ ਸਰੀਰ ਵਿੱਚੋਂ ਸਿਰਫ ਨੌ ਜਿਹੜੇ ਸਵਾਸ ਆਉਣੇ ਬਾਕੀ ਰਹਿ ਗਏ। ਕਿਨ ਦੇਖਾ ਮੈਂ ਕੂਰਨ ਕਹੇ, ਨਾਨਕ ਸਹਿ ਮਹਾਰਾਜ ਮੈਂ ਝੂਠ ਨੀ ਬਚਨ ਕਿਹਾ, ਤੁਸੀਂ ਗਿਣ ਕੇ ਵੀ ਦੇਖ ਸਕਦੇ ਹੋ। ਸ੍ਰੀ ਅੰਗਦ ਸੁਣ ਤਬ ਹੈ ਕਿਰਪਾਲਾ, ਬਾਲਾ ਜੀ ਕਹਿੰਦੇ ਹੇ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਜੀ ਸੁਣੋ, ਮੁਝ ਸੋ ਕਹਿਓ ਕਿ ਗਿਨੀਏ ਬਾਲਾ, ਮੈਨੂੰ ਕਹਿਣ ਲੱਗੇ ਲੈ ਵੀ ਭਾਈ ਬਾਲਾ ਮਰਦਾਨੇ ਦੇ ਸਵਾਸ ਗਿਣ ਲੈ ਤੂੰ। ਲਾਗਿਓ ਗਿਣਨੇ ਮੈਂ ਜਬ ਤਾਂ ਕੇ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਬਚਨ ਮੰਨ ਕੇ ਜਦੋਂ ਮਰਦਾਨੇ ਦੇ ਸਵਾਸਾਂ ਨੂੰ ਮੈਂ ਗਿਣਨ ਲੱਗ ਪਿਆ, ਨੌ ਸਵਾਸ ਆਏ ਤਬ ਜਾ ਕੇ, ਗੁਰੂ ਅੰਗਦ ਸਾਹਿਬ ਜੀ ਮਰਦਾਨੇ ਦੇ ਕਹਿਣ ਮੁਤਾਬਕ ਉਹਦੇ ਸਰੀਰ ਵਿੱਚੋਂ ਮੁਖਰਾ ਹੀ ਨੌ ਹੀ ਸਵਾਸ ਆਏ। ਬਹਰੋ ਮੈਂ ਤਨ ਸੂ ਕਰ ਲਾਇਓ, ਮੈਂ ਸਰੀਰ ਦੇ ਨਾਲ ਜਦੋਂ ਹੱਥ ਜਾ ਲਾ ਕੇ ਵੇਖਿਆ, ਤੇ ਕੇ ਪਾਛੇ ਸਵਾਸ ਨ ਆਇਓ, ਨੌ ਸਵਾਸਾਂ ਤੋਂ ਬਾਅਦ ਫਿਰ ਕੋਈ ਮੁਖਰਾ ਹੀ ਸਵਾਸ ਹੀ ਨੀ ਆਇਆ। ਭਾ ਪੂਰਾ ਪ੍ਰਭ ਸੰਗ ਬਖਾਨਾ, ਇਹ ਗੁਰੂ ਅੰਗਦ ਸਾਹਿਬ ਮਹਾਰਾਜ, ਫਿਰ ਮੈਂ ਗੁਰੂ ਮਹਾਰਾਜ ਨੂੰ ਕਿਹਾ ਕਿ ਮਹਾਰਾ ਮਰਦਾਨਾ ਤਾਂ ਪੂਰਾ ਹੋ ਗਿਆ, ਰਾਵਰ ਵਿਖੇ ਲੀਨ ਮੈਂ ਜਾਣਾ। ਮਹਾਰਾਜ ਜਾਣ ਲਿਆ ਵੀ ਮਰਦਾਨਾ ਕਿਸੇ ਹੋਰ ਪਾਸੇ ਤਾਂ ਨੀ ਗਿਆ, ਸਰੀਰ ਛੱਡ ਕੇ ਤੁਹਾਡੇ ਵਿੱਚ ਹੀ ਲੀਨ ਹੋ ਗਿਆ, ਤੁਹਾਡੇ ਵਿੱਚ ਹੀ ਸਮਾ ਗਿਆ। ਸੁਗਮ ਮ੍ਰਿਤੂ ਉੱਤਮ ਗਤ ਪਾਇਆ, ਮਹਾਰਾਜ ਤੁਹਾਡੇ ਨਾਲ ਰਹਿ ਕੇ ਕਿੰਨੀ ਸੌਖੀ ਇਹਨੇ ਮੌਤ ਪ੍ਰਾਪਤ ਕੀਤੀ, ਇਹ ਮਿੰਟ ਨੀ ਲਾਇਆ। ਜਿਉਂ ਹੋਏ ਜੋਗੀ ਜੋਗ ਕਮਾਇਆ, ਜਿਵੇਂ ਕਿਸੇ ਨੇ ਜੋਗਾ ਅਭਿਆਸ ਦੁਆਰਾ ਕਮਾਈ ਕੀਤੀ, ਯੋਗ ਕਲਾ ਕਰਦੀ ਹੋਵੇ, ਉਹ ਸੌਖਾ ਦਸਵੇਂ ਦੁਆਰ ਵਿੱਚ ਪ੍ਰਾਣ ਜੇ ਕੱਢ ਕੇ ਤੇ ਚਲਾ ਜਾਂਦਾ ਹੈ, ਚਲਿਆ ਗਿਆ ਹੈ। ਹੋਏ ਆਪ ਕੀ ਕਰਨਾ ਜਾਹੀ, ਗੁਰੂ ਨਾਨਕ ਸਾਹਿਬ ਜੀ ਦੇ ਤੇ ਆਪ ਜੀ ਦੀ ਕਿਰਪਾ ਹੋ ਜਾਵੇ। ਪ੍ਰਾਪਤ ਮ੍ਰਿਤੂ ਸੋ ਅਸਤਨ ਤਾਹੀ, ਇਹੋ ਜੀ ਜਿਹੜੀ ਮੌਤ ਹੈ ਸਰੀਰ ਵਿੱਚ ਸੌਖੇ ਢੰਗ ਨਾਲ ਵੀ ਮੌਜ ਨਾਲ ਹੀ ਸਵਾਸ ਛੱਡ ਦੇਣੇ, ਨਹੀਂ ਤਾਂ ਜਿੰਦ ਨਵਾਣੀ ਕੱਢ ਗਏ ਹੱਡਾਂ ਕੂਕੜ ਕਾਏ ਵਾਲੀ ਗੱਲ ਹੈ, ਉਹ ਆ ਕੇ ਜੰਗੂਰ ਕੜਕਾ ਕੜਕਾ ਕੇ ਜਿੰਦ ਜਾਨ ਨੂੰ ਵਿੱਚੋਂ ਕੱਢਦੇ ਹੈ, ਫਿਰ ਉਹ ਸਰਵੱਟੇ ਜੇ ਲੈਂਦਾ ਹੈ, ਕਹਿੰਦੇ ਵੀ ਇਹਦੀ ਜਾਨ ਬੜਾ ਮਸਾਂ ਨਿਕਲ ਰਹੀ ਹੈ, ਇਹ ਤਾਂ ਮਹਾਰਾਜ ਤੁਹਾਡੀ ਕਿਰਪਾ ਕਰਕੇ ਇਸ ਤਰ੍ਹਾਂ ਹੋਇਆ ਵੀ ਸੌਖੀ ਜਾਨ ਨਿਕਲ ਗਈ ਇਸ ਦੀ। ਜਿਉਂ ਗਜ ਫੂਲ ਮਾਲ ਕੋ ਡਾਰ ਹੈ, ਮਹਾਰਾਜ ਜਿਹੜਾ ਵੱਡਾ ਸਾਰੀ ਹਾਥੀ ਹੈ, ਜੇ ਉਹਦੇ ਫੁੱਲਾਂ ਦੀ ਮਾਲਾ ਗਲ ਵਿੱਚ ਪਾ ਦਈਏ, ਉਹ ਸੌਖੇ ਢੰਗ ਨਾਲ ਲਾ ਕੇ ਪਰੇ ਸੁੱਟ ਦਿੰਦਾ। ਤਿਉਂ ਕਦ ਖੇਦ ਨ ਮਨ ਮਹਿ ਧਾਰ ਹੈ, ਮਹਾਰਾਜ ਮਰਦਾਨੇ ਨੇ ਸਰੀਰ ਸਵਾਸ ਛੱਡਦਿਆਂ ਸਰੀਰ ਤੇ ਕੋਈ ਦੁੱਖ ਨੀ ਧਾਰਿਆ, ਕੋਈ ਇਹਨੂੰ ਖਿਆਈ ਨੀ ਹੋਈ, ਮੌਜ ਨਹੀਂ ਚਲਿਆ ਗਿਆ। ਸ੍ਰੀ ਗੁਰ ਕਹਿਓ ਸੁਣੋ ਆਪ ਬਾਲਾ, ਗੁਰੂ ਮਹਾਰਾਜ ਕਹਿੰਦੇ ਲੈ ਵੀ ਭਾਈ ਬਾਲਾ ਹੁਣ ਤੂੰ ਬਚਨ ਸੁਣ ਲੈ, ਇਹ ਕੋ ਜਾਰ ਦੇ ਹੋ ਤਤਕਾਲਾ, ਹੁਣ ਬਹੁਤਾ ਸਮਾਂ ਨਹੀਂ ਲਾਉਣਾ ਹੈ, ਕਿਸੇ ਨੂੰ ਡੀਕਣਾ ਕੋਈ ਨਹੀਂ ਹੈ, ਬਸ ਇਹਦੇ ਸਰੀਰ ਨੂੰ ਛੇਤੀ ਚਿਖਾ ਤੇ ਰੱਖ ਕੇ ਤੂੰ ਦਗਦ ਕਰ ਦੇ, ਇਹਦਾ ਛੇਤੀ ਸਤਿਕਾਰ ਕਰ ਦੇ। ਨਿਜ ਪਰਤੇ ਪਟ ਇੱਕ ਗੁਰ ਦੀਨੋ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਉਪਰੋਂ ਇੱਕ ਚਾਦਰਾ ਜਾ ਲਾ ਕੇ ਦਿੱਤਾ, ਤਬ ਮੈਂ ਇੱਕ ਆਪਣੋ ਲੀਨੋ, ਬਾਲਾ ਜੀ ਕਹਿੰਦੇ ਇੱਕ ਚਾਦਰਾ ਜਾ ਆਪਣੇ ਕੋਲੋਂ ਸਾਫ ਸੁਥਰਾ ਮੈਂ ਲੈ ਲਿਆ, ਦੋਨੋ ਨੀਕੀ ਬਿਦ ਸੌ ਪਾਏ, ਕਹਿੰਦੇ ਦੋਵੇਂ ਚਾਦਰੇ ਚੰਗੇ ਢੰਗ ਨਾਲ ਹੇਠਾਂ ਉੱਪਰ ਪਾ ਕੇ, ਬਹੁ ਕਾਸ਼ਟ ਕੀਨੋ ਇੱਕ ਥਾਏ, ਇਸ ਤਰ੍ਹਾਂ ਕਹਿੰਦੇ ਬਹੁਤੀਆਂ ਲੱਕੜਾਂ ਜਿਹੀਆਂ ਇੱਕ ਜਗ੍ਹਾ ਇਕੱਠੀਆਂ ਕਰ ਲਈਆਂ, ਚਿਖਾ ਬਣਾ ਲਈ, ਤਾਂ ਪਰ ਧਰ ਕੇ ਪਾਵਕ ਜਾਰੀ, ਉਸ ਲੱਕੜਾਂ ਚਿਖਾ ਦੇ ਉੱਪਰ ਸਰੀਰ ਰੱਖ ਕੇ ਉੱਪਰ ਪਾ ਕੇ ਫਿਰ ਇਸ ਤਰ੍ਹਾਂ ਅਗਨੀ ਪ੍ਰਜਵਲਤ ਕਰ ਦਿੱਤੀ, ਤਤ ਸ਼ਿਨ ਦੇਹ ਭਸਮ ਕਰ ਡਾਰੀ। ਗੁਰੂ ਅੰਗਦ ਸਾਹਿਬ ਹੈ ਉਸ ਤਰ੍ਹਾਂ ਮਰਦਾਨੇ ਦੀ ਬੜੀ ਛੇਤੀ ਅਸੀਂ ਸਰੀਰ ਦੀ ਜਿਹੜੀ ਉਹ ਸਰੀਰ ਹੈ ਉਹਦੀ ਸਵਾਹ ਕਰ ਦਿੱਤੀ, ਸਾਂ ਦਗਦ ਕਰਕੇ ਸੰਸਕਾਰ ਕਰਕੇ ਭੂਤੀ ਬਣਾ ਦਿੱਤੀ। ਇੱਕ ਨਿਸਾ ਖੁਰਮੇ ਪੁਰ ਮਾਹੀ, ਗੁਰੂ ਅੰਗਦ ਸਾਹਿਬ ਜੀ ਫਿਰ ਇੱਕ ਰਾਤ ਗੁਰੂ ਮਹਾਰਾਜ ਖੁਰਮੇ ਸ਼ਹਿਰ ਵਿੱਚ ਰਹੇ ਪ੍ਰਭੂ ਜੇ ਪਿਖ ਦੁੱਖ ਜਾਹੀ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤਿਆਂ ਸਾਰੇ ਦੁੱਖ ਦਿਲ ਦਰਚਲੇ ਜਾਂਦੇ, ਇੱਕ ਰਾਤ ਇੱਥੇ ਹੋਰ ਰਹੇ। ਭਏ ਤਿਆਰ ਚੱਲਣੇ ਕੋ ਜਬ ਹੀ, ਅਗਲਾ ਦਿਨ ਹੋਇਆ ਤੇ ਚੱਲਣ ਲਈ ਸਤਿਗੁਰੂ ਤਿਆਰ ਹੋ ਗਏ। ਗੋਰਖ ਦਈ ਦਿਖਾਈ ਤਬ ਹੀ, ਉਸ ਵੇਲੇ ਜਿਹੜਾ ਗੋਰਖ ਨਾਥ ਸਿੱਧ ਉਹਨੇ ਆ ਦਿਖਾਲੀ ਦਿੱਤੀ ਹੈ। ਦੋਹਰਾ ਕੁਛ ਕੁ ਸਿੱਧ ਜਿਹ ਸੰਗ ਹੈ, ਗੋਰਖ ਦੇ ਨਾਲ ਥੋੜੇ ਬਹੁਤੇ ਸਿੱਧ ਨਾਸ ਵੀ ਹਨ। ਕਹੀ ਆਦੇਸ਼ ਆਦੇਸ਼, ਸਾਰ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਮਹਾਰਾ ਨਮਸਕਾਰ ਹੈ, ਆਦੇਸ਼ ਹੈ, ਨਮਸਕਾਰ ਹੈ, ਇਕੰਕਾਰ ਆਦੇਸ਼ ਹੈ। ਕਹਿੰਦੇ ਗੋਰਖ ਨਾਥ ਜਿਹੜਾ ਉਹ ਇੱਕ ਓਂਕਾਰ ਇੱਕ ਓਂਕਾਰ ਵਾਹਿਗੁਰੂ ਉਹਨੂੰ ਨਮਸਕਾਰ ਹੈ। ਬੋਲੇ ਸ੍ਰੀ ਜਗਤੇਸ਼, ਜਗਤ ਦੇ ਮਾਲਕ ਬੋਲੇ ਵੀ ਹੇ ਗੋਰਖ ਨਾਥ ਇੱਕ ਓਂਕਾਰ ਨੂੰ ਨਮਸਕਾਰ ਹੈ। ਚੌਪਈ ਸਿੱਧ ਸਭ ਬੈਠੇ ਬਚਨ ਲਾਏ, ਉਸ ਵੇਲੇ ਸਿੱਧ ਇਰਦ ਗਿਰਦ ਬੈਠ ਕੇ ਤਿਉਂ ਬਚਨ ਕਿਹਾ ਸਤਿਗੁਰਾਂ ਨੂੰ, ਕੈਸੇ ਦੁਰਮਤ ਤਿਆਗੀ ਜਾਏ, ਇਹ ਦੱਸੋ ਵੀ ਜਿਹੜੀ ਖੋਟੀ ਮਤ ਹੈ ਉਹ ਕਿਵੇਂ ਛੱਡੀ ਜਾਵੇ, ਨੀ ਛੱਡਦੀ ਖੋਟੀ ਮਾਤੇ ਕਿਵੇਂ ਛੱਡੇ ਖੈੜਾ, ਜਿਹੜੀ ਦੁਨੀਆਂ ਬੜੀ ਕਠਿਨ ਹੈ ਇਹ ਤੋਂ ਕਿਵੇਂ ਸੌਖੇ ਢੰਗ ਨਾਲ ਤਰ ਜਾਈਏ ਪਾਰ ਲੰਘ ਜਾਈਏ। ਕਿਉਂ ਕਰ ਜੀਵਤ ਜਗ ਮਹਿ ਮਰੈ, ਇਹ ਢੰਗ ਕਰਕੇ ਸੰਸਾਰ ਦੇ ਵਿੱਚ ਆਉਂਦੇ ਜੀਵਤ ਭਾਵ ਤੋਂ ਮਰ ਜਾਈਏ। ਕੈਸੇ ਸੱਚ ਸੋ ਹੋਏ ਪਛਾਣੇ, ਜਿਹੜਾ ਸੱਚ ਸ਼ੁਰੂ ਉਹਦੇ ਨਾਲ ਕਿਸ ਤਰ੍ਹਾਂ ਕਹਿੰਦੇ ਜਾਣ ਪਛਾਣ ਹੋਵੇ, ਕਿਸ ਪ੍ਰਕਾਰ ਮਗ ਲੈ ਵਹ ਜਾਣੇ, ਇਸ ਤਰ੍ਹਾਂ ਸੱਚ ਸਰੂਪ ਦੀ ਪ੍ਰਾਪਤੀ ਦਾ ਜਾਣ ਲਵੇ ਰਸਤਾ। ਹੋਤ ਰਖੀਕ ਬਸੀ ਕਹ ਭਾਂਤੀ, ਜਿਹੜੀਆਂ ਅੰਦਰਲੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਕਿਹੜੇ ਸਾਧਨ ਕਰਕੇ ਬਸ ਹੁੰਦੀਆਂ ਹਨ, ਕਿਸੇ ਤੇ ਮਨ ਮਾਨਹਿ ਹੋਇ ਸ਼ਾਂਤੀ, ਇਹਦੇ ਮੰਤਰ ਦੇ ਮੰਨਣੇ ਕਰਕੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ। ਕੈਸੇ ਰੂਪ ਕਿਤੋਂ ਵਿਸਤਾਰੂ, ਉਹ ਜਿਹੜਾ ਆਤਮ ਸਰੂਪ ਹੈ ਉਹਦਾ ਕਿਹੋ ਜਿਹਾ ਆਕਾਰ ਹੈ, ਕਿੰਨਾ ਕੁ ਫਲਾ ਹੈ। ਕਰਬੇ ਜੋਗ ਸੁਕੌਣ ਅਚਾਰੂ, ਕਰਬੇ ਜੋਗ ਸੁਕੌਣ ਅਚਾਰੂ, ਐਸਾ ਮੇਰਾ ਕਿਹੜਾ ਕਰਤੱਵ ਹੈ ਜਿਹੜਾ ਇਹ ਮਨੁੱਖ ਦੇ ਕਰਨੇ ਯੋਗ ਹੈ। ਕਿਸੇ ਤੇ ਆਵੈ ਕਿਸ ਮਹਿ ਜਾਈ, ਜਿਹੜਾ ਜੀਵ ਆਤਮਾ ਕਿੱਥੋਂ ਆਉਂਦਾ ਹੈ, ਕਿੱਥੇ ਚਲਾ ਜਾਂਦਾ, ਕਿਸ ਵਿੱਚ ਜਾਂਦਾ, ਕਹਾਂ ਸਮਾਵਹਿ ਦੇ ਹੋ ਬਤਾਈ, ਕਿੱਥੇ ਜਾ ਕੇ ਅੰਦਰਲਾ ਸਮਾ ਜਾਂਦਾ, ਤੁਸੀਂ ਮਹਾਰਾ ਇਹ ਸਾਰਿਆਂ ਦੇ ਉੱਤਰ ਦੱਸ ਦਿਓ ਜੀ। ਸੁਣ ਕਰ ਸਿੱਧਨ ਕੀ ਅਸਬਾਨੀ, ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਸਿੱਧਾਂ ਨਾਥਾਂ ਦੀ ਇਸ ਤਰ੍ਹਾਂ ਦੀ ਬਚਨ ਬਾਣੀ ਸੁਣ ਕੇ, ਇਹੋ ਜਿਹੇ ਪ੍ਰਸ਼ਨ ਸੁਣ ਕੇ, ਉੱਤਰ ਕਹਿਓ ਤੁਰਤ ਗੁਣ ਖਾਣੇ, ਉਹਨਾਂ ਦੇ ਖਾਣ ਸਤਿਗੁਰੂ ਜੀ ਨੇ ਝੱਟ ਪੱਟ ਇਹਨਾਂ ਪ੍ਰਸ਼ਨਾਂ ਦਾ ਉੱਤਰ ਜਵਾਬ ਕਿਹਾ। ਗੁਰਮਤ ਲੈ ਦੁਰਮਤ ਤਸ ਗੁਰਮਤ ਲੈ ਦੁਰਮਤ ਤਜ ਦੀਨੀ, ਮਹਾਰਾਜ ਕਹਿੰਦੇ ਗੁਰੂ ਕੀ ਮਤ ਲੈ ਕੇ ਖੋਟੀ ਮਤ ਤਿਆਗ ਦੇਈ ਹੈ, ਤਸਾਂ ਛੱਡ ਦਿੱਤੀ ਹੈ ਗੁਰੂ ਦੀ ਮਤ ਸਿੱਖਿਆ ਲੈ ਕੇ। ਦੁਸ਼ਤਰ ਤਰੇ ਨਾਮ ਮਤ ਭੀਨੀ, ਨਾਮ ਦੇ ਵਿੱਚ ਜਦੋਂ ਬੁੱਧੀ ਭਿੱਜ ਗਈ ਹੈ ਇਸ ਤਰ੍ਹਾਂ ਜਿਹੜਾ ਕਠਿਨ ਸੰਸਾਰ ਸਮੁੰਦਰ ਤੋਂ ਤਰ ਗਏ। ਗੁਰ ਕਾ ਸ਼ਬਦ ਹਿਰਦੇ ਮਹਿ ਧਰਿਆ, ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਧਾਰ ਲਿਆ, ਵਸਾ ਲਿਆ, ਟਿਕਾ ਲਿਆ। ਜੀਵਤ ਮ੍ਰਿਤਕ ਬਾਹਰ ਨਾ ਮਰਿਆ, ਜਿਉਂਦੇ ਹਾਂ ਜੀਵਤ ਭਾਵ ਤੋਂ ਮਰ ਗਏ ਹਾਂ, ਮੁੜ ਕੇ ਮਰਨਾ ਨਹੀਂ ਪਿਆ। ਗੁਰਮੁਖ ਲੇਵਹ ਸੱਚ ਪਛਾਣੇ, ਗੁਰਾਂ ਦੁਆਰਾ ਵੀ ਜਿਹੜਾ ਸੱਚ ਸਰੂਪ ਉਹਨੂੰ ਪਛਾਣ ਲਈਦਾ। ਗੁਰਮੁਖ ਖੋਜਤ ਮਗ ਕੋ ਜਾਣੇ, ਗੁਰਾਂ ਦੁਆਰਾ ਖੋਜ ਕਰਕੇ ਉਹਦੀ ਪ੍ਰਾਪਤੀ ਦਾ ਰਸਤਾ ਜਾਣ ਲਈ ਸਮਝ ਲਈਦਾ। ਮਨ ਮਾਰੇ ਇੰਦਰੀ ਬਸ ਹੋਈ, ਜਿਹੜਾ ਮਨ ਹੈ ਇਹਦੇ ਮੰਦੇ ਸੁਭਾਅ ਨੂੰ ਮਾਰਨੇ ਕਰਕੇ ਜਿਹੜੀਆਂ ਗਿਆਨ ਇੰਦਰੀਆਂ ਕਰਮ ਦੀਆਂ ਕੰਟਰੋਲ ਵਿੱਚ ਹੋ ਜਾਂਦੀਆਂ, ਬਸ ਹੋ ਜਾਂਦੀਆਂ। ਮਨ ਤੇ ਮਨ ਮਾਨਤ ਹੈ ਸੋਈ, ਸ਼ੁੱਧ ਮਨ ਕਰਕੇ ਜਿਹੜਾ ਸ਼ੁੱਧ ਮਨ ਹੈ ਕਹਿੰਦੇ ਮਨ ਜਾਂਦਾ, ਜਾਂ ਗੁਰੂ ਦਾ ਸਿਹੜਾ ਮੰਤਰ ਹੈ ਉਹਦੇ ਕਰਕੇ ਮਨ ਮੰਨ ਜਾਂਦਾ। ਕਥਨੇ ਤੇ ਅਕਥ ਤੇ ਰੂਪਾ, ਜਿਹੜਾ ਵਾਹਿਗੁਰੂ ਦਾ ਜਿਹੜਾ ਸਰੂਪ ਹੈ, ਕਥਨੇ ਤੋਂ ਅਕਥ ਹੈ, ਕਥਨ ਕਥ ਕਹਿਣ ਵਿੱਚ ਨਹੀਂ ਆਉਂਦਾ ਹੈ। ਨਿਰੰਕਾਰ ਜਿਹ ਚਰਤ ਅਨੂਪਾ, ਨਿਰਾਕਾਰ ਸਰੂਪ ਦੇ ਜਿਹੜੇ ਚਰਿੱਤਰ ਕੌਤਕ ਅਨੂਪਮ ਅਨੋਖੇ ਉਪਮਾ ਤੋਂ ਰਹਿਤ ਹਨ। ਦੋਹਰਾ ਨਿਸ ਦਿਨ ਜਪ ਨਿਰੰਕਾਰ ਕੋ, ਸਿੱਧੋ ਨਾਥੋ ਨਿਰਾਕਾਰ ਸਰੂਪ ਦੇ ਤਾਂ ਹੀ ਰਾਤ ਦਿਨ ਜਪ ਕਰਕੇ ਇਸ ਤੇ ਪਰੇ ਨਕਾਰ, ਇਹਦੇ ਨਾਲ ਹੋਰ ਤਾਂ ਵੱਡਾ ਕੋਈ ਮਹਾਨ ਕੰਮ ਨਹੀਂ, ਸਾਧਨ ਨਹੀਂ। ਹੁਕਮੇ ਆਵਹਿ ਜਾਵਈ, ਪਰਮੇਸ਼ਰ ਦੇ ਹੁਕਮ ਵਿੱਚ ਜੀਵ ਚੱਲ ਕੇ ਆ ਜਾਂਦਾ ਹੈ ਸਰੀਰਾਂ ਵਿੱਚ ਸੰਸਾਰ ਵਿੱਚ, ਤੇ ਹੁਕਮ ਵਿੱਚ ਹੀ ਉਹ ਚਲਾ ਜਾਂਦਾ ਹੈ। ਤਾਂ ਹੁਕਮ ਸਮਾਏ ਵਿਚਾਰ, ਵਿਚਾਰ ਲੋ ਦੇ ਹੁਕਮ ਵਿੱਚ ਹੀ ਸਮਾ ਜਾਂਦਾ ਹੈ। ਚੌਪਈ ਸੁਨ ਗੋਰਖ ਪੁਨ ਬਚਨ ਉਚਾਰੇ, ਗੋਰਖਨਾਥ ਨੇ ਸਾਰੇ ਪ੍ਰਸ਼ਨਾਂ ਦੇ ਉੱਤਰ ਸੁਣ ਕੇ ਫਿਰ ਬਚਨ ਕਹੇ। ਮੇਲੇ ਅਚਲ ਚਲਹੋ ਸੰਗਾਰੇ, ਜਿਹੜਾ ਬਟਾਲਾ ਸ਼ਹਿਰ ਉੱਥੇ ਬਾਹਰ ਬਾਹਰ ਅਚਲ ਨਾਮੇ ਮੰਦਿਰ ਹੈ, ਉੱਥੇ ਸ਼ਿਵਰਾਤਰੀ ਨੂੰ ਮੇਲਾ ਲੱਗਦਾ ਹੁੰਦਾ, ਉੱਥੇ ਸ਼ਿਵਰਾਤਰੀ ਦੇ ਮੇਲੇ ਤੇ ਚੱਲੋ ਜੀ। ਬੂਝਿਓ ਗੁਰੂ ਕਿਤਕ ਸੋ ਦੂਰੰ, ਗੁਰੂ ਮਹਾਰਾਜ ਕਹਿੰਦੇ ਵੀ ਗੋਰਖਨਾਥ ਜਿਹੜਾ ਉਹ ਚੱਲ ਬਟਾਲਾ ਉਹਦਾ ਮੰਦਿਰ ਹੈ, ਇੱਥੋਂ ਕਿੰਨੀ ਕੁ ਦੂਰ ਤੇ ਹੈ। ਕਬ ਕੋ ਮੇਲਾ ਹੋਵੇ ਪੂਰੰ, ਉੱਥੇ ਵੀ ਕਦੋਂ ਕਿ ਜਿਹੜਾ ਜੋੜ ਮੇਲਾ ਪੂਰੋਂ ਕੀਏ ਭਰਨਾ ਹੈ। ਖਸਟ ਸਹਸ ਹੈ ਪੰਥ ਦੁਹੇਲਾ, ਗੋਰਖਨਾਥ ਕਹਿਣ ਲੱਗਿਆ ਇੱਥੋਂ ਮਹਾਰਾਜ 600 ਕੋ ਰਸਤਾ ਹੈ, ਬੜਾ ਔਖਾ ਕਠਿਨ। ਕੱਲ ਕੋ ਮੇਲਾ ਹੋਵੇ ਸਕੇਲਾ, ਕੱਲ ਨੂੰ ਮਹਾਰਾਜ ਜਿਹੜਾ ਚੱਲ ਨਵੇਂ ਮੰਦਿਰ ਉੱਥੇ ਕਹਿੰਦੇ ਮੇਲਾ ਦਾ ਇਕੱਠ ਹੋਣਾ, ਕੱਲ ਨੂੰ ਮੇਲਾ ਸ਼ੁਰੂ ਹੋ ਜਾਣਾ। ਸੁਨ ਗੋਰਖ ਤੁਮ ਅਜਮਤ ਵਾਨਾ, ਮਹਾਰਾਜ ਸੁਣ ਕੇ ਕਹਿਣ ਲੱਗੇ ਵੀ ਤੂੰ ਬਈ ਸ਼ਕਤੀ ਵਾਲਾ ਹੈ। ਉੱਡ ਕਰ ਜਾਹੇ ਬੇਗ ਤੇ ਥਾਨਾ, ਤਾਂ ਵੀ ਪੰਛੀ ਵੀ ਉੱਡ ਕਰਕੇ ਬੜੀ ਛੇਤੀ ਚਲਾ ਜਾਏਗਾ। ਹਮ ਤੋ ਮੰਦ ਮੰਦ ਤਹ ਆਵੇ, ਅਸੀਂ ਤਾਂ ਵੀ ਹੌਲੀ ਹੌਲੀ ਸਹਿਜ ਸਹਿਜ ਆਪਣੀ ਮੌਜ ਵਿੱਚ ਹੀ ਆਵਾਂਗੇ। ਚਾਹੇ ਕਾਲ ਸੋਂ ਉੱਡ ਕੇ ਜਾਵੇ, ਇਹਨੇ ਵੀ ਪੰਛੀ ਵਾਂਗ ਉੱਡ ਕੇ ਜਾਣਾ ਹੋਵੇ ਉਹ ਕੱਲ ਨੂੰ ਚਲਾ ਜਾਏ ਵੀ ਤੁਹਾਡੇ ਵਰਗਾ। ਹਮਰੋ ਤੁਮਰੋ ਸੰਗ ਨਾ ਹੋਈ, ਇਸ ਕਰਕੇ ਵੀ ਗੋਰਖਨਾਥ ਸਾਡਾ ਤੁਹਾਡਾ ਸਾਥ ਨਹੀਂ ਹੋ ਸਕਦਾ। ਸ਼ਕਤ ਅਸ਼ਕਤ ਮੇਲ ਨਹਿ ਕੋਈ, ਤੁਸੀਂ ਸ਼ਕਤੀ ਵਾਲੇ ਅਸੀਂ ਸ਼ਕਤੀ ਤੋਂ ਰਹੇ ਤੇ ਇਸ ਤਰ੍ਹਾਂ ਕਿਵੇਂ ਮੇਲ ਹੋ ਸਕਦਾ ਹੈ। ਦੋਹਰਾ ਤੁਮ ਜਬ ਗਏ ਸੁਮੇਰ ਪਰ, ਗੋਰਖਨਾਥ ਉਸ ਵੇਲੇ ਕਹਿੰਦਾ ਮਹਾਰਾਜ ਜਦੋਂ ਤੁਸੀਂ ਸੁਮੇਰ ਪਰਬਤ ਤੋਂ ਪੁਰ ਗਏ ਸੀ, ਕੌਂਸ ਉਡਾਈ ਜੋਰ, ਮਹਾਰਾਜ ਆਪਣੇ ਬਲ ਦੇ ਨਾਲ ਜਿਹੜੀ ਖੁੜਾਮ ਸੀ ਪਿਰਨਾ ਦੀ ਉਠਾ ਸੀ, ਭੰਗਰਨਾਥ ਹੁਣੀ ਪਾਣੀ ਪਾ ਤੇ ਸੀ। ਸ਼ਕਤ ਦਿਖਾਈ ਸਭਨ ਕੋ, ਮਾਰੇ ਬੜੀ ਤਕੜੀ ਤਾਕਤ ਦਿਖਾਈ ਸੀ। ਕਹਾਂ ਗਯੋ ਬਲ ਤੋਰ, ਸੁਮੇਰ ਤੇ ਖੜਾਮ ਉਡਾਈ ਸੀ, ਸਾਰਿਆਂ ਦੀਆਂ ਟੋਟਾਂ ਭਰੀਆਂ ਸੀ, ਉਹ ਸ਼ਕਤੀ ਤੁਹਾਡੀ ਹੁਣ ਕਿੱਥੇ ਚਲੀ ਗਈ। ਚੌਪਈ ਹਰੀ ਗਈ ਕਿਉਂ ਸ਼ਕਤ ਤੁਮਾਰੀ, ਜਿਹੜੀ ਸੁਮੇਰ ਪਰਬਤ ਤੁਸੀਂ ਸ਼ਕਤੀ ਦਿਖਾਈ ਸੀ ਉਹ ਕਿਵੇਂ ਮਹਾਰਾਜ ਤੁਹਾਡੀ ਨਾਸ ਹੋ ਗਈ ਚਲੀ ਗਈ। ਕਰਕੇ ਬਾਦ ਕਾਹ ਢਿੱਗ ਹਾਰੀ, ਐਸੀ ਗੱਲ ਤਾਂ ਨੀ ਕਿਸੇ ਕੋਲ ਝਗੜਾ ਰਗੜਾ ਕਰਕੇ ਤੁਸੀਂ ਆਪਣੀ ਸ਼ਕਤੀ ਖੋਹ ਲਈ, ਉਹਨੇ ਖੋਹ ਲਈ ਤੁਹਾਡੀ। ਸ੍ਰੀ ਗੁਰ ਕਹੈ ਨਾ ਮੋਹੇ ਉਡਾਈ, ਮਹਾਰਾਜ ਕਹਿੰਦੇ ਗੋਰਖਨਾਥ ਜਿਹੜੀ ਖੜਾਮ ਜੀ ਉਹ ਅਸੀਂ ਆਪਣੀ ਤਾਕਤ ਨਾਲ ਥੋੜੂ ਆਕਾਸ਼ ਨੂੰ ਉਡਾਈ, ਸ੍ਰੀ ਪਰਮੇਸ਼ਵਰ ਤਦ ਹੈ ਚਲਾਈ, ਤਾਂ ਜਿਹੜਾ ਵਾਹਿਗੁਰੂ ਪਰਮੇਸ਼ਵਰ ਉਹਨੇ ਕਹਿੰਦੇ ਉਹ ਖੜਾਮ ਜੀ ਚਲਾਈ ਸੀ ਤੁਹਾਨੂੰ ਦਖਲ ਦੇਣ ਵਾਸਤੇ। ਨਰਮਹਿ ਸ਼ਕਤ ਨ ਕੈਸੇ ਹੋਈ, ਅਸੀਂ ਤਾਂ ਮਨੁੱਖ ਹੈ, ਮਨੁੱਖ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਸ਼ਕਤੀ ਕਿਸ ਤਰ੍ਹਾਂ ਹੋ ਨਹੀਂ ਸਕਦੀ। ਏਕ ਨਿਰੰਜਨ ਸਭ ਕੋ ਜੋਈ, ਜਿਹੜਾ ਨਿਰੰਕਾਰ ਨਿਰੰਜਨ ਸ਼ੁਰ ਸਰੂਪ ਹੈ ਉਹ ਸ਼ਕਤੀਆਂ ਦਾ ਮਾਲਕ ਹੈ, ਉਹਦੇ ਵਿੱਚ ਹੈਗਾ ਸਭ ਕੁਛ। ਸੋਈ ਹਮਕੋ ਜਬੈ ਉਡਾਵੇ, ਜਿਹੜਾ ਨਿਰੰਜਨ ਸ਼ੁਰ ਸਰੂਪ ਹੈ ਵੀ ਸਾਡੇ ਤੁਹਾਡੇ ਵਾਂਗ ਸਾਨੂੰ ਵੀ ਉਡਾ ਲਵੇਗਾ ਸ਼ਕਤੀ ਨਾਲ। ਚੱਲੀਏ ਤੁਮ ਪਿੱਛੇ ਹਮ ਆਵੇ, ਵੀ ਅੱਗੇ ਅੱਗੇ ਚੱਲੀਏ ਅਸੀਂ ਅਕਾਲ ਪੁਰਖ ਦੀ ਸ਼ਕਤੀ ਨਾਲ, ਪਿੱਛੇ ਪਿੱਛੇ ਹੁਣ ਚਲੇ ਆਉਂਦੇ। ਸੁਣ ਸਿੱਧਨ ਸਭ ਲੀਨ ਉਡਾਰੀ, ਮਹਾਰਾਜ ਤੋਂ ਸੁਣ ਕੇ ਸਾਰੇ ਸਿੱਧਾਂ ਨੇ ਤਾਂ ਪੰਛੀਆਂ ਵਾਂਗੂੰ ਉਡਾਰੀਆਂ ਜੀਆਂ ਸਕਲ ਮਾਰ ਲਈਆਂ। ਗਮਨੇ ਤੂਰਨ ਇੱਛਾ ਚਾਰੀ, ਇਹ ਆਪਣੀ ਇੱਛਾ ਉਸ ਸੰਸਾਰ ਵਿਚਰਨ ਵਾਲੇ ਬੜੀ ਛੇਤੀ ਚੱਲ ਪਏ। ਕਿਤਕ ਕਾਲ ਪਿੱਛੇ ਜਗ ਸਾਈ, ਇਧਰ ਜਗਤ ਦੇ ਮਾਲਕ ਇਹਨਾਂ ਤੋਂ ਕੁਝ ਸਮਾਂ ਬਾਅਦ ਵਿੱਚ ਪਹੁੰਚੇ ਪੁਰਾ ਜਾਏ ਤੇ ਸਥਾਈ, ਚੱਲੇ ਤਾਂ ਸਾਰਿਆਂ ਤੋਂ ਮਗਰ ਹੈ ਤੇ ਜਾ ਪਹੁੰਚੇ ਸਾਰਿਆਂ ਤੋਂ ਪਹਿਲੇ ਮਹਾਰਾਜ। ਉੱਚੇ ਥਲ ਇੱਕ ਅਚਲ ਮਝਾਰੀ, ਜਿਹੜਾ ਅਚਲ ਨਾਮੇ ਮੰਦਰ ਹੈ ਉਹ ਤਾਂ ਥੋੜਾ ਜਿਹਾ ਅੱਗੇ ਉੱਚਾ ਜਾ ਥਾਂ, ਤੇ ਪਰ ਬੈਠ ਸੁਹਾਵਤ ਭਾਰੀ, ਉਸ ਚੇਥੜੇ ਤੇ ਬੈਠ ਕੇ ਮਾਰਾ ਬੜੇ ਸੋਹਣੀ ਕਹਿ ਸਜ ਵਜ ਰਹੇ। ਪਿੱਛੇ ਸਿੱਧ ਤਹਾਂ ਸਭ ਆਏ, ਬਾਅਦ ਵਿੱਚ ਜਿੰਨੇ ਸਿੱਧ ਹੈ ਗੁਰਖ ਨਾਥ ਹੋਣੀ ਚਲੇ ਆਏ। ਦੇਖ ਆਦੇਸ਼ ਆਦੇਸ਼ ਲਾਏ, ਮਾਰਾ ਨੂੰ ਦੇਖ ਕੇ ਬੈਠਿਆ ਆਦੇਸ਼ ਜੀ ਨਮਸਕਾਰ ਜੀ ਨਮਸਕਾਰ ਜੀਓ ਕਿਹਾ। ਦੋਹਰਾ ਕਹਿਓ ਕੇਸ਼ਟੀ ਤੂੰ ਵੱਡਾ, ਸਵੇਰੇ ਕਹਿਣ ਲੱਗਿਆ ਹੇ ਗੁਰੂ ਨਾਨਕ ਤੂੰ ਤਾਂ ਬਹੁਤ ਵੱਡਾ ਜਾਦੂਗਰ ਹੈ। ਮਨ ਕਰਤ ਬਣਾਏ, ਨਾਸ ਵਾਰ ਕੇ ਤੂੰ ਟੂਣੇ ਜੇ ਜਾਦੂ ਜੇ ਕਰਨਾ ਹੈ। ਉਹ ਤੋਂ ਪਿਛੇਰੇ ਸਭਨ ਤੇ, ਅਗਲਾ ਸਾਡੇ ਸਾਰਿਆਂ ਤੋਂ ਪਿੱਛੇ ਹੈ ਸੀ, ਪੂਰਬ ਪਹੁੰਚਿਓ ਤਾਂ ਆਏ, ਕਹਿੰਦੇ ਜਾਦੂਗਰ ਜਾ ਕੀਤਾ ਸਾਥੋਂ ਪਹਿਲਾਂ ਹੀ ਆ ਪਹੁੰਚਿਆ ਹੈ। ਚੌਪਈ ਇਸ਼ਟ ਹਮਾਰਾ ਏਕੰਕਾਰਾ, ਨਾਰਾਇਣ ਕਹਿੰਦੇ ਵੀ ਤੁਸੀਂ ਤੇ ਕਹਿੰਦੇ ਇਸ਼ਟ ਹੀ ਹੈ, ਤੂੰ ਬੜਾ ਜਾਦੂਗਰ ਹੈ। ਹਮਾਰਾ ਉਹ ਉਲਟਾ ਕੇ ਕਹਿੰਦੇ ਵੀ ਸਾਡਾ ਜਿਹੜਾ ਇਸ਼ਟ ਹੈ ਨਾ ਵੱਡਾ, ਉਹ ਇੱਕ ਓਂਕਾਰ ਵਾਹਿਗੁਰੂ ਹੈ। ਗੁਰ ਕੇ ਸ਼ਬਦ ਕਰਿਓ ਨਿਸਤਾਰਾ, ਗੁਰੂ ਦਾ ਉਪਦੇਸ਼ ਲਿਆ ਉਹਨੇ ਸਾਡਾ ਪਾਰ ਉਤਾਰਾ ਕਰਤਾ, ਮਹਾਨ ਬਲੀ ਬਣਾ ਦਿੱਤਾ। ਸ਼ੰਭੂ ਨਾਥ ਹੈ ਦੁਰਮਤ ਭੀਨਾ, ਮਹਾਰਾਜ ਕਹਿੰਦੇ ਆ ਜਿਹੜਾ ਸ਼ੰਭੂ ਨਾਥ ਗੋਰਖ ਨਾਥਾ ਤੇਰਾ ਬੈਠਾ ਹੈ ਤਾਂ ਖੋਟੀ ਮਤ ਵਿੱਚ ਬਿਲਕੁਲ ਹੀ ਲੀਨ ਪਿਆ, ਇਹਦੇ ਵਰਗਾ ਖੋਟਾ ਨੀ ਕੋਈ ਹੋਣਾ। ਬਿਨ ਕਰਤਾਰ ਆਨ ਮਤ ਲੀਨਾ, ਕਰਤਾਰ ਤੋਂ ਬਿਨਾ ਇਹਨੇ ਕਹਿੰਦੇ ਹੋਰ ਹੀ ਰਸਤਾ ਹੈ, ਰਿਧੀਆਂ ਸਿੱਧੀਆਂ ਵਿੱਚ ਫਸਿਆ ਵੇ ਪੁੱਠੇ ਪਾਸੇ ਚੱਲਦਾ ਹੈ। ਸਭ ਸਿੱਧਨ ਨਿਜ ਆਸਨ ਲਾਏ, ਇਸ ਤਰ੍ਹਾਂ ਜਦੋਂ ਮਹਾਰਾਜ ਨੇ ਕਿਹਾ ਫਿਰ ਸਿੱਧਾਂ ਨੇ ਆਪੋ ਆਪਣੇ ਵੀ ਆਸਨ ਜੇ ਲਾ ਲਏ ਨੇ। ਲੋਕਾਂ ਤੇ ਬਹੁ ਪੂਜ ਕਰਾਏ, ਚੱਲ ਮੇਲੇ ਦੇ ਉੱਪਰ ਆਏ ਲੋਕ ਬਣਾ ਉਹਨਾਂ ਤੋਂ ਮੱਥੇ ਟਿਕਾਰੇ ਪੂਜਾ ਕਰਾਈ ਜਾ ਰਹੇ। ਸ੍ਰੀ ਗੁਰ ਕੀ ਮਨਤਾ ਬਹੁ ਹੋਈ, ਨਾਨਕ ਸਾਹਿਬ ਜੀ ਸਾਰਿਆਂ ਸਿੱਧਾਂ ਨਾਥੋਂ ਜ਼ਿਆਦਾ ਮੰਨਤਾ ਜ਼ਿਆਦਾ ਪੂਜਾ ਹੋਈ। ਸਿੱਧ ਬਿਲੋਕ ਗਏ ਜਰ ਸੋਈ, ਜਿਹਨੇ ਸਿੱਧ ਨਾਥ ਹੈ ਮਹਾਰਾਜ ਦੀ ਜ਼ਿਆਦਾ ਪੂਜਾ ਹੁੰਦੀ ਦੇਖ ਕੇ ਕਹਿੰਦੇ ਬਹੁਤ ਹੀ ਸੜ ਮੱਚ ਗਏ। ਮੇਲਾ ਵਿਛੜ ਗਏ ਜਿਸ ਬੇਰੇ, ਸਵੇਰੇ ਕਹਿੰਦੇ ਜਿਹੜਾ ਮੇਲਾ ਜਾ ਵਿਛੜ ਗਿਆ ਹੈ। ਸਿੱਧ ਗਏ ਸਭ ਆਪਣੇ ਡੇਰੇ, ਆਪੋ ਆਪਣੇ ਡੇਰਿਆਂ ਵੱਲ ਨੂੰ ਸਿਰ ਚਲੇ ਗਏ। ਭਾਈ ਗੁਰਦਾਸ ਜੀ ਨੇ ਥੋੜਾ ਜਿਹਾ ਇਹ ਵਿਸਾਰ ਨਾਲ ਪ੍ਰਸੰਗ ਕੇ ਬਾਰਾਂ ਵਿੱਚ ਇੱਥੇ ਜਿਹੜੇ ਕੋਈ ਰਾਸ ਧਾਰੀਏ ਸੀ ਉਹਨਾਂ ਨੇ ਮਹਾਰਾਜ ਕੋਲ ਹੁਣ ਜ਼ਿਆਦਾ ਇਕੱਠ ਹੈ ਨੇੜੇ ਜੇ ਰਾਸ ਪਾਉਣੀ ਸ਼ੁਰੂ ਕਰ ਦਿੱਤੀ। ਉਹ ਇਸ ਤਰ੍ਹਾਂ ਜਿਹੜੇ ਕੋਈ ਲੋਕ ਹੈ ਉਹ ਰਾਸ ਵੇਖ ਵੇਖ ਕੇ ਇਹਨਾਂ ਦੇ ਉਹ ਜਿਹੜਾ ਭਾਂਡਾ ਜਿਹਾ ਉਹਦੇ ਵਿੱਚ ਉਹ ਗੱਲੇ ਵਿੱਚ ਮਾਇਆ ਪਾਈ ਜਾਂਦੇ। ਅਤੇ ਜਿਹੜਾ ਭੰਗਰ ਨਾਥ ਸੀ ਨਾ ਇਹਨੇ ਦੇਖਿਆ ਵੀ ਇਹ ਮਹਾਰਾਜ ਕੋਲ ਇਕੱਠ ਹੋਇਆ ਕਰਕੇ ਅਤੇ ਇੱਥੇ ਮਹਾਰਾਜ ਕੋਲ ਰਾਸ ਪਾਉਂਦੇ ਹੈ, ਇਹਨਾਂ ਨੂੰ ਆਪਾਂ ਖੰਡਾਓ ਪੰਡਾਓ। ਉਹ ਜਿਹੜਾ ਮਾਇਆ ਦਾ ਸੀ ਨਾ ਉਹ ਸੱਤ ਕੋ ਆਕਾਸ਼ ਵਿੱਚ ਪਹੁੰਚਾ ਦਿੱਤਾ ਹੈ ਉੱਪਰ ਖੜਾ ਕੇ ਲਕੋਰਦਾ। ਜਦੋਂ ਉਹਨਾਂ ਨੇ ਦੇਖਿਆ ਵੀ ਉਹ ਹੈ ਨਹੀਂ ਗਿਆ, ਇਹਨਾਂ ਨੂੰ ਭਗਤੀਆਂ ਗਈ ਭਗਤ ਭੁੱਲ, ਇਹ ਰਾਸਧਾਰੀਆਂ ਨੂੰ ਜਿਹੜੀ ਰਾਸ ਪਾਉਣੀ ਭੁੱਲ ਗਈ, ਉਹ ਲੁੱਟੇ ਵੀ ਨੇ ਸਰਤ ਭੁਲਾ ਤੀ ਵੀ ਕਿੱਧਰ ਲੈ ਗਿਆ ਕੋਈ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਣੀ ਜਾਣ ਸੀ ਵੀ ਇਹ ਭਗਰਨਾਥ ਦੀ ਸ਼ੈਤਾਨੀ ਹੈ, ਜੋ ਆਪਣੀ ਮਾਂ ਜੀ ਸ਼੍ਰੀ ਚੰਦ ਵਾਂਗੂ ਮਹਾਰਾਜ ਨੇ ਵਧਾਈ ਤਾਂ ਉਹਨੂੰ ਜਿੱਥੇ ਉਹ ਸਰਸੋਖੋ ਅਤੇ ਲੋਟਾ ਜਿਹਾ ਆਕਾਸ਼ ਜਾ ਕੇ ਲੁਕੋਇਆ ਸੀ ਉੱਥੋਂ ਮਹਾਰਾਜ ਨੇ ਲਿਆ ਕੇ ਅਤੇ ਇਹਨਾਂ ਦੇ ਭਗਤੀਆਂ ਅੱਗੇ ਰੱਖ ਦਿੱਤੇ। ਫਿਰ ਤਾਂ ਬਹੁਤ ਸੜੇ ਮੱਚੇ, ਕੋਈ ਸੱਪ ਬਣ ਕੇ ਫੁੰਕਾਰੇ ਮਾਰਦਾ ਹੈ, ਕੋਈ ਆਕਾਸ਼ ਵਿੱਚ ਉਡਾਰੇ ਮਾਰਦਾ ਹੈ, ਕੋਈ ਸ਼ੇਰ ਬਣ ਕੇ ਬੁੱਕਦਾ ਹੈ। ਇਸ ਤਰ੍ਹਾਂ ਇਹਨਾਂ ਨੇ ਇਹੋ ਜਿਹੀ ਉੱਥੇ ਮਹਾਰਾਜ ਨੂੰ ਡਰਾਉਣ ਧਮਕਾਉਣ ਵਾਸਤੇ ਕਿਰਿਆ ਕੀਤੀ ਸੀ। ਸਿੱਧ ਗਏ ਸਭ ਆਪਣੇ ਡੇਰੇ, ਜਿਨੇ ਸਿੱਧ ਨਾਥ ਬਾਪੂ ਆਪਣੇ ਟਿਕਾਣਿਆਂ ਤੇ ਚਲੇ ਗਏ। ਬੁਝ ਬੁਝਿਓ ਗੁਰ ਚੱਲਣੇ ਹਿਤ ਕੋ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਨੇ ਚੱਲਣ ਵਾਸਤੇ ਮੈਨੂੰ ਪੁੱਛ ਲਿਆ। ਮੈਨੂੰ ਸੰਗ ਮਰਦਾਨੇ ਸੁੱਤ ਕੋ, ਕਿਉਂਕਿ ਵੀ ਆਪਾਂ ਰਾਏ ਭੋਇ ਦੀ ਤਲਵੰਡੀ ਵੀ ਜਾ ਕੇ ਭਾਈ ਮਰਦਾਨੇ ਨੇ ਪੁੱਤਰ ਨੂੰ ਨਾਲ ਲੈ ਕੇ ਜਾਣਾ ਖੁਰਮੇ ਸ਼ਹਿਰ। ਚੱਲ ਹੋ ਅਬੈ ਤਲਵੰਡੀ ਮਾਹੀ। ਭਾਈ ਬਾਲਾ ਪਾਹਣ ਰਾਏ ਭੋਏ ਦੀ ਤਲਵੰਡੀ ਚੱਲੀਏ, ਖੁਰਮੇ ਨਗਰ ਪਹੁੰਚਾਵੇ ਤਾਹੀ। ਇਸ ਕਰਕੇ ਮਰਦਾਨੇ ਦੇ ਪੁੱਤਰ ਸਜਾਦੇ ਨੂੰ ਉਹਦੇ ਪੁੱਤਰ ਧੀਆਂ ਨੂੰ ਖੁਰਮੇ ਸ਼ਹਿਰ ਦੇ ਵਿੱਚ ਪਹੁੰਚਾ ਦਈਏ, ਉੱਥੇ ਲੈ ਕੇ ਚੱਲੀਏ। ਜੈਸੇ ਪਾਓ ਬਿਠਾਏ ਭਲੇਰੇ। ਭਾਈ ਬਾਲਾ ਮਰਦਾਨੇ ਦੇ ਸਪੁੱਤਰ ਨੂੰ ਚੰਗੀ ਤਰ੍ਹਾਂ ਸੁਰ ਪੋ ਦੇ ਕੇ ਸਾਰਿਆਂ ਦੇ ਸਾਹਮਣੇ ਉਹਦੀ ਗੱਦੀ ਤੇ ਬਿਠਾ ਦਈਏ। ਇਸ ਵਿਧ ਕਰਨ ਭਾਰ ਸਿਰ ਮੇਰੇ। ਭਾਈ ਬਾਲਾ ਇਸ ਤਰ੍ਹਾਂ ਦਾ ਜਿਹੜਾ ਕਰਨਾ ਕਰਾਉਣਾ ਸਾਡੇ ਸਿਰ ਤੇ ਭਾਰ ਹੈ, ਬੋਝ ਹੈ, ਸਾਡੇ ਜਿੰਮੇ ਹੈ। ਜਿੰਨਾ ਚਿਰ ਇਹ ਕਰਕਰਾ ਨਹੀਂ ਦਿੰਦੇ ਉਹਨਾਂ ਚਿਰ ਆਪਾਂ ਇੱਧਰ ਉੱਧਰ ਨਹੀਂ ਕਿਤੇ ਜਾਣਾ ਹੈ। ਸੋ ਜਿਵੇਂ ਇਸ ਤਰ੍ਹਾਂ ਦੇ ਬਚਨ ਕਹਿ ਕੇ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਆਪਣੇ ਜਨਮ ਨਗਰ ਰਾਏ ਭੋਇ ਦੀ ਤਲਵੰਡੀ ਵਿੱਚ ਬਾਹਰ ਬਾਹਰ ਜਿੱਥੇ ਭਾਈ ਬਾਲਾ ਜੀ ਦਾ ਖੂਹ ਉੱਥੇ ਆ ਕੇ ਪਹੁੰਚੇ ਸਨ। ਜਿਸ ਤਰ੍ਹਾਂ ਮਰਦਾਨੇ ਦੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਖੁਰਮੇ ਸ਼ਹਿਰ ਗਏ, ਉਹ ਪ੍ਰਸੰਗ ਅੱਗੇ ਆਏਗਾ, ਪਰ ਮੁੜ ਕੇ ਸਰਵਣ ਕਰਾਂਗੇ। ਅੱਜ ਸਮਾਂ ਇੱਥੇ ਪੂਰਾ ਹੋਇਆ, ਇੱਥੇ ਸਮਾਪਤੀ ਹੈ ਜੀ। ਚੱਲ ਹੋ ਅਬੈ ਤਲਵੰਡੀ ਮਾਹੀ, ਖੁਰਮੇ ਨਗਰ ਪਹੁੰਚਾਵੇ ਤਾਹੀ। ਦੈਸਿਰ ਪਾਉ ਬਿਠਾਏ ਭਲੇਰੇ, ਇਸ ਬਿਦ ਕਰਨ ਭਾਰ ਸਿਰ ਮੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚੁਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਹੈ ਪਰੋ। ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ ਅਰਦਾਸ ਜੀਉ ਪਿੰਡ ਸਾਹਿਬ।